ਗੁਰੂ ਸਾਹਿਬ ਜੀਓ ਦੋਹਰਾ ਇੱਕ ਰਸ ਬਿਰਤੀ ਅਖੰਡ ਰਹੇ ਬ੍ਰਹਮ ਗਿਆਨ ਕੇ ਮਾਹੇ ਆਏ ਕਦਾਚਿਤ ਜਗਤ ਦਿਸ ਰਹਿਤ ਦਾਸ ਬਹੁ ਪਾਹੇ ਇੱਕ ਰਸ ਬਿਰਤੀ ਅਖੰਡ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਅੰਮ੍ਰਿਤ ਵੇਲੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੇ ਦਰਸ਼ਨ ਦਾਰ ਕਰਦੇ ਹੋਏ ਕੀਰਤਨ ਤੋਂ ਉਪਰੰਤ ਕੋਈ ਸਮਾਂ ਗੁਰੂ ਕਾ ਇਤਿਹਾਸ ਸਰਵਣ ਕਰਦੇ ਹਾਂ। ਇਹ ਇਤਿਹਾਸ ਪਹਿਲਾਂ ਕਾਫੀ ਦਿਨ ਗੁਰੂ ਨਾਨਕ ਸਾਹਿਬ ਜੀ ਦੇ ਮੁੜ ਤੋਂ ਚੱਲਦਾ ਰਿਹਾ ਹੈ। ਇਸ ਦੀ ਸਮਾਪਤੀ ਤੋਂ ਉਪਰੰਤ ਜਿਵੇਂ ਆਪ ਜੀ ਨੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦਾ ਇਤਿਹਾਸ ਕਹਿਣ ਤੋਂ ਪਹਿਲਾਂ ਦਸਾਂ ਸਰੂਪਾਂ ਦਾ ਮਹਿਮਾ ਦੇ ਮੰਗਲ ਕੀਤੇ ਨੇ, ਉਹ ਆਪਾਂ ਪੜ੍ਹ ਸੁਣ ਰਹੇ ਸਨ। ਸੰਪੂਰਨਤਾ ਦੇ ਨਾਲ ਜਿਸ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਇਹ ਸਾਰਾ ਇਤਿਹਾਸ ਸਿੰਘਾਂ ਨੂੰ ਖੋਲ੍ਹ ਖੋਲ੍ਹ ਕੇ ਸੁਣਾਇਆ, ਉਹਨਾਂ ਦਾ ਕੋਈ ਜੀਵਨ, ਉਹ ਕਿਹਨਾਂ ਦੇ ਘਰੇ ਪੈਦਾ ਹੋਏ ਸਨ, ਕਿਹਨਾਂ ਦੇ ਪੁੱਤਰ ਸਨ, ਉਹ ਸਾਰਾ ਬੰਸਾਵਲੀ ਦੱਸੀ। ਇਹ ਆਪ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਥਾਂ ਸੱਤਵੇਂ ਥਾਂ ਸੀ, ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਸਾਹਿਬ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੇ ਅੱਗੇ ਗ੍ਰਹਿ ਵਿਖੇ ਭਾਈ ਭਾਜਵਾ ਜੀ ਦਾ ਜਨਮ ਹੋਇਆ ਸੀ। ਉਹਨਾਂ ਦੇ ਸਥਾਨ 'ਤੇ ਉਹ ਸਵਾਈਮਾਨ ਹੋਏ। ਇਹਨਾਂ ਦੇ ਅੱਗੇ ਘਰ ਦੇ ਭਾਈ ਸਰਵਣ ਜੀ ਹੋ ਗਏ ਸਨ। ਇਸ ਤਰ੍ਹਾਂ ਇਹ ਫਿਰ ਪਹਿਲਿਆਂ ਬਜ਼ੁਰਗਾਂ ਵਾਂਗ ਹੀ ਸਤਿਗੁਰੂ ਦੇ ਘਰ ਨਾਲ ਜੁੜੇ ਰਹੇ। ਇਹਨਾਂ ਦੇ ਕਰਕੇ ਜਲਾਲ ਜੀ ਦਾ ਜਨਮ ਹੋ ਗਿਆ, ਜਲਾਲ ਜੀ ਦੇ ਕਰਕੇ ਭਾਈ ਝੰਡਾ ਜੀ ਦਾ, ਝੰਡਾ ਜੀ ਦੇ ਘਰ ਦੇ ਵਿੱਚ ਅੱਗੇ ਸ੍ਰੀ ਗੁਰੂ ਦਿੱਤਾ ਜੀ ਦਾ ਜਨਮ ਹੋ ਗਿਆ, ਜੋ ਨਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਵੀ ਦਿੱਲੀ ਗਏ ਸਨ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਾਹਿਬ ਚੰਦ ਜੀ ਤਾਂ ਉੱਥੇ ਸ਼ਹੀਦ ਕਰ ਦਿੱਤੇ ਗਏ ਸਨ। ਭਾਈ ਜਿਹੜੇ ਉਧੋ ਜੀ ਸਨ, ਇਹ ਗੁਰੂ ਮਹਾਰਾਜ ਨੇ ਜਦੋਂ ਇਹ ਡਾਵਾਂਡੋਲ ਹੋ ਗਏ ਸੀ, ਮਹਾਰਾਜ ਕੁਥਾਂ ਹੀ ਫਸ ਗਏ, ਜੋ ਬੇੜੀਆਂ ਖੁਲਾ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਵੈਰਾਗਮਈ ਸ਼ਬਦਾਂ ਦੀ ਜਿਹੜੀ ਬਾਣੀ ਉਚਾਰਨ ਕਰਕੇ ਇਹਨੂੰ ਭੇਜ ਦਿੱਤਾ ਸੀ। ਇਸ ਤਰ੍ਹਾਂ ਜਿਸ ਵੇਲੇ ਆਪ ਜੀ ਭਾਣਾ ਵਰਤਾਉਣ ਲੱਗੇ ਸਨ, ਉਸ ਵੇਲੇ ਕੇਵਲ ਬਾਬਾ ਬੁੱਢਾ ਸਾਹਿਬ ਜੀ ਦੀ ਆਸ ਪਾਸ ਵਿੱਚ ਹੋਈ ਛੇਵੇਂ ਥਾਂ ਸ੍ਰੀ ਗੁਰਦਿੱਤਾ ਜੀ ਸਨ ਨਾਲ, ਪੈਰਾਂ ਵਿੱਚ ਇਹਨਾਂ ਦੇ ਬੇੜੀਆਂ ਪਾਈਆਂ ਹੁੰਦੀਆਂ ਸੀ। ਸਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਰਮ ਕਿਰਿਆ ਇਹੀ ਕਰਾਉਂਦੇ ਸਨ, ਨਾਲ ਇਹੀ ਜਾਂਦੇ ਸਨ। ਜਦੋਂ ਆਪ ਜੀ ਭਾਣਾ ਵਰਤਾਉਣ ਲੱਗੇ, ਸ਼ਹਾਦਤ ਪ੍ਰਾਪਤ ਕਰਨ ਲੱਗੇ, ਫਿਰ ਆਪ ਜੀ ਨੇ ਬਚਨ ਕਹਿ ਦਿੱਤੇ ਸੀ ਵੀ ਸ੍ਰੀ ਗੁਰਦਿੱਤਾ ਜੀ, ਜਦੋਂ ਅਸੀਂ ਸ਼ਹਾਦਤ ਪ੍ਰਾਪਤ ਕਰ ਲਈ ਤਾਂ ਇਹਨੂੰ ਕੁਝ ਨਹੀਂ ਕਹਿਣਾ ਹੈ, ਇੱਥੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਚਲੇ ਜਾਣਾ, ਸਾਰੀ ਘਟਨਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਦੱਸ ਦੇਣੀ, ਜੋ ਗੁਰੂ ਘਰ ਦੀ ਮਰਿਆਦਾ ਹੈ ਉਹ ਤੂੰ ਹੀ ਉੱਥੇ ਜਾ ਕੇ ਅਨੰਦਪੁਰ ਸਾਹਿਬ ਕਰਨੀ ਕਰਾਉਣੀ ਹੈ। ਇਸ ਤਰ੍ਹਾਂ ਜਾਣੀ ਜਿਹੜਾ ਗੁਰਤਾ ਗੱਦੀ ਦੇ ਚਿੰਨ੍ਹ ਹੈ ਉਹ ਵੀ ਦਿੱਲੀ ਵਿੱਚੋਂ ਸ੍ਰੀ ਗੁਰਦਿੱਤਾ ਜੀ ਹੀ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਸਨ ਅਤੇ ਭਾਈ ਜੈਤਾ ਜੀ ਜਦੋਂ ਸ਼ਹਾਦਤ ਪ੍ਰਾਪਤ ਕਰ ਗਏ ਸੀ, ਸੀਸ ਦੀ ਸੇਵਾ ਕਰਨ ਵਿੱਚ ਕਾਮਯਾਬ ਹੋਏ ਸਨ। ਇਸ ਤਰ੍ਹਾਂ ਹੀ ਸ੍ਰੀ ਗੁਰਦਿੱਤਾ ਜੀ ਦੇ ਘਰ ਦੇ ਵਿੱਚ ਭਾਈ ਸਾਹਿਬ ਭਾਈ ਰਾਮ ਕੌਰ ਜੀ ਦਾ ਜਨਮ ਹੋਇਆ ਸੀ। ਉਹ ਜੋ ਜੀਵਨ ਮੁਕਤ ਅਵਸਥਾ ਅਤੇ ਬਦੇਹ ਮੁਕਤੀ ਦਾ ਆਨੰਦ ਮਾਨਣ ਵਾਲੇ ਸੀ, ਜਾਣੀ ਦੇਹ ਦਾ ਵੀ ਉਹਨਾਂ ਨੂੰ ਕੋਈ ਪਤਾ ਨਹੀਂ ਸੀ, ਨਾ ਭੁੱਖ ਦੇਹ ਦਾ ਪਤਾ ਚੱਲਦਾ ਸੀ, ਨਾ ਬਾਕੀ ਘਰ ਵਿੱਚ ਕੀ ਪਿਆ, ਕੌਣ ਕੋਈ ਲੈ ਗਿਆ, ਕੀ ਕੋਈ ਪਿਆ ਹੈ। ਜਿਹੜਾ ਘਰ ਦਾ ਦਾਸ ਭਾਈ ਰਾਮ ਹੈ ਉਹੀ ਸਾਰੀ ਕਰਮ ਕਿਰਿਆ ਕਰਾਉਂਦਾ ਹੁੰਦਾ ਸੀ, ਇਸ਼ਨਾਨ ਆਦਿਕ ਦੀ, ਪ੍ਰਸ਼ਾਦ ਵਗੈਰਾ ਛਕਾਉਣ ਦੀ। ਇਹਨਾਂ ਨੂੰ ਛਕਦਿਆਂ ਛਕਾਉਂਦਿਆਂ ਵੀ ਪਤਾ ਨਹੀਂ ਚੱਲਦਾ ਸੀ ਵੀ ਅਸੀਂ ਰੱਜ ਗਏ ਕਿ ਅਜੇ ਭੁੱਖੇ ਹਾਂ। ਭਾਈ ਰਾਮਾ ਜੀ ਨੂੰ ਆਵਾਜ਼ ਮਾਰਦੇ ਹੁੰਦੇ ਸੀ, ਉਹੀ ਪੇਟ ਦੇ ਉੱਪਰ ਹੱਥ ਜਾ ਵੀ ਵਾਰ ਕੇ ਅਤੇ ਕਹਿ ਦਿੰਦਾ ਵੀ ਬਾਬਾ ਬੁੱਢਾ ਸਾਹਿਬ ਕਿਉਂ ਹੁਣ ਤੁਸੀਂ ਰੱਜ ਗਏ, ਹਟ ਜਾਓ। ਇਹਦੇ ਵਿੱਚ ਤੈਨੂੰ ਕਿਵੇਂ ਪਤਾ ਲੱਗਿਆ? ਕਹਿੰਦੇ ਮਹਾਰਾਜ ਤੁਹਾਡੇ ਪੇਟ ਦੀ ਪ੍ਰੀਖਿਆ ਕਰ ਲਈ ਹੈ ਵੀ ਜਿੱਥੇ ਤੁਸੀਂ ਅੱਜ ਜਾਂਦੇ ਉੱਥੋਂ ਤੀਕਰ ਬਾਹਰ ਆ ਗਿਆ ਹੈ। ਇਸ ਤਰ੍ਹਾਂ ਔਰ ਗਏ ਅਨਾਇਤ ਖਾਂ ਜਿਹੜਾ ਲਾਹੌਰ ਦਾ ਸੂਬਾ ਸੀ, ਸਤਿਕਾਰ ਨਾਲ ਇਹਨਾਂ ਨੂੰ ਉੱਥੇ ਲੈ ਗਿਆ ਸੀ। ਜਿਵੇਂ ਉੱਥੇ ਬਚਨ ਬਿਲਾਸ ਹੋਏ ਪ੍ਰੀਖਿਆ ਲਈ, ਜਿਵੇਂ ਅਨਾਇਤ ਖਾਂ ਸੂਬੇ ਨੇ ਘੋੜੀ ਦਿੱਤੀ ਜੋ ਬਹੁਤ ਅੜੀਅਲ ਜੀ ਸੀ, ਅਤੇ ਆਪ ਜੀ ਉਸੇ ਤਰ੍ਹਾਂ ਹੀ ਜਿਵੇਂ ਆਪਣੇ ਘੋੜੇ 'ਤੇ ਚੜ੍ਹਦੇ ਹੁੰਦੇ ਸੀ ਉਹਦੇ 'ਤੇ ਮੌਜ ਨਾਲ ਚੜ੍ਹ ਗਏ। ਜਿਹੜੀ ਕਿਸੇ ਤੋਂ ਸੂਰਤ ਹੀ ਨਹੀਂ ਆਉਂਦੀ ਸੀ, ਧਰਦੀ ਨਹੀਂ ਸੀ, ਐਸੀ ਅੜੀਅਲ ਸੀ, ਔਗਣਾਂ ਨਾਲ ਭਰੀ ਸੀ, ਮੌਜ ਨਾਲ ਹੀ ਚੱਲੀ ਜਾਏ, ਜਿਵੇਂ ਮਨ ਦਾ ਖਿਆਲ ਆ ਉਵੇਂ ਹੀ ਉਹ ਚੱਲਦੀ ਹੈ। ਵੇਖ ਵੇਖ ਕੇ ਜਿਹੜੇ ਕੋਈ ਸੂਬੇ ਦੇ ਨੌਕਰ ਚਾਕਰ ਉਹ ਵੀ ਹੈਰਾਨ, ਸੂਬਾ ਵੀ ਬੜਾ ਚਰਜਾ ਸੀ ਵੀ ਇਹ ਧੰਨ ਹੈ। ਬਾਕੀ ਜੋ ਉੱਚੀ ਜਗ੍ਹਾ ਚੁਬਾਰੇ ਵਿੱਚ ਖੜਿਆ ਹੋ ਕੇ ਜੋ ਕੋਈ ਇੱਥੇ ਭਾਣਾ ਵਰਤਣਾ ਹੈ ਉਹ ਆਪ ਜੀ ਹੁਣ ਦਿਵ ਦ੍ਰਿਸ਼ਟੀ ਜਾਗੀ ਹੋਈ ਸੀ, ਤੀਸਰਾ ਗਿਆਨ ਦਾ ਨੇਤਰ ਖੁੱਲਿਆ ਹੋਇਆ ਸੀ, ਜਾਣ ਗਏ ਵੀ ਇੱਥੇ ਆਏ ਹੋਣਾ ਹੈ, ਲੁਟਕ ਸੁੱਟ ਹੋਣੀ ਹੈ। ਉਹ ਸਹਿਜੇ ਹੀ ਬਚਨ ਆਪ ਜੀ ਨੇ ਜੋ ਕਹਿ ਦਿੱਤਾ ਸੀ ਉਹ ਵੀ ਅੱਜ ਪ੍ਰਸੰਗ ਵਿੱਚ ਆ ਰਿਹਾ ਹੈ। ਜਿਵੇਂ ਆਉਂਦਾ ਸੀ ਮਨ ਚਿਤ ਲਾ ਕੇ ਸੁਣੀਏ ਜੀ, ਇੱਕ ਰਸ ਬਿਰਤੀ ਅਖੰਡ ਰਹੇ। ਭਾਈ ਸਾਹਿਬ ਭਾਈ ਰਾਮ ਕੌਰ ਜੀ ਦੀ ਨਾਮ ਦਾ ਅੰਮ੍ਰਿਤ ਛਕ ਕੇ ਨਾਮ ਗੁਰੂ ਕਲਗੀਧਰ ਜੀ ਨੇ ਗੁਰਬਖਸ਼ ਸਿੰਘ ਰੱਖਿਆ ਸੀ। ਇਹਨਾਂ ਦੀ ਜਿਹੜੀ ਮਨ ਦੀ ਬਿਰਤੀ ਇੱਕ ਰਸ ਅਖੰਡਾਕਾਰ ਹੋਈ ਰਹਿੰਦੀ ਹੈ, ਜਾਣੀ ਇੱਕ ਰਸ ਜਿਹੜੀ ਬਿਰਤੀ ਅੰਤਰਮੁਖੀ ਰਹਿੰਦੀ ਹੈ, ਬਾਹਜ ਮੁੱਖ ਨਹੀਂ ਹੁੰਦੀ, ਸੰਸਾਰਾਕਾਰ ਬਿਰਤੀ ਨਹੀਂ ਹੁੰਦੀ ਹੈ। ਬ੍ਰਹਮ ਗਿਆਨ ਕੇ ਮਾਹਿ, ਜਿਹੜਾ ਵਾਹਿਗੁਰੂ ਦਾ ਬ੍ਰਹਮ ਗਿਆਨ ਉਹਦੇ ਵਿਚਕਾਰ ਲੱਗੀ ਹੋਈ ਜੁੜੀ ਹੋਈ। ਆਏ ਕਦਾਚਿਤ ਜਗਤ ਦਿਸ, ਕਦੇ ਕਦੇ ਜਿਹੜੀ ਮਨ ਦੀ ਬਿਰਤੀ ਹੈ ਸੰਸਾਰ ਦੀ ਪਰਪਾਉਂਦੀ ਸੀ, ਸੰਸਾਰਾਕਾਰ ਹੁੰਦੀ ਸੀ। ਰਹਿਤ ਦਾਸ ਬਹੁ ਪਾਹੇ, ਜਿਸ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਕੋਲ ਗੁਰੂ ਘਰ ਦੇ ਤੋਂ ਭਰੋਸਾ ਹੋਣ ਕਰਕੇ ਸੇਵਾ ਕਰਨ ਵਾਲੇ ਬਹੁ ਗਿਣਤੀ ਵਿੱਚ ਦਾਸ ਰਹਿੰਦੇ ਸਨ। ਚੌਪਈ ਇੱਕ ਸਮੇਂ ਤੁਰਕਨ ਕੀ ਸੈਨਾ, ਸੰਤੋਖ ਸਿੰਘ ਜੀ ਜਿਨ੍ਹਾਂ ਨੇ ਉਹ ਸਿੰਘਾਂ ਦੇ ਬੇਨਤੀ ਕਰਨ ਤੋਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਦਾ ਪ੍ਰਸੰਗ ਸੁਣਾਇਆ ਸੀ, ਉਹ ਸਿੰਘਾਂ ਨੂੰ ਸੰਬੋਧਨ ਕਰਕੇ ਕਹਿੰਦੇ ਵੀ ਇੱਕ ਸਮੇਂ ਦੀ ਗੱਲ ਹੈ, ਮੁਸਲਮਾਨਾਂ ਦੀ ਬੜੀ ਭਾਰੀ ਫੌਜ ਆਏ ਪਰੀ ਲੂਟਨ ਕਹੋ ਐਨਾ ਦਰਬਾਰ ਕੇ ਨਗਰ ਦੇ ਜਿੰਨੇ ਘਰ ਇਹਨਾਂ ਨੂੰ ਲੁੱਟਣ ਵਾਸਤੇ ਟੁੱਟ ਕੇ ਆ ਪਈ। ਬਸਤਰ ਵਿਭੂਖਣ ਬਾਸਨ ਪਾਰੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਘਰਦੇ ਜੀ ਜਿੰਨੇ ਬਸਤਰ ਸੀ ਗਹਿਣੇ ਸੀ ਹੋਰ ਭਾਂਡੇ ਭਾਰੇ ਸਨ। ਤੁਰੰਗ ਤੇਨ ਮਹਿਕੀ ਗਨ ਸਾਰੇ ਘੋੜੇ ਗੋਆਂ ਮੱਝਾਂ ਬਹੁਤ ਸਾਰੇ ਦੇਗ ਕਰਾਹੇ ਵੱਡ ਵੱਡ ਬਰ ਟੋਹੇ ਇਸੇ ਤਰ੍ਹਾਂ ਜਿਹੜੇ ਦੇਖ ਕੇ ਲੰਗਰ ਦੇ ਬੜੇ ਬੜੇ ਕੜਾਹੇ ਸੀ ਤੇ ਬੜੇ ਬੜੇ ਉਹ ਦਾਲ ਬਣਾਉਣ ਵਾਲੇ ਬਰਟੋਹੇ ਜੇ ਸਨ। ਅੰਨ ਬਹੁਤ ਸਭ ਲੀਨ ਸਖੋਹੇ ਕਿਉਂਕਿ ਭਾਈ ਸਾਹਿਬ ਦੇ ਘਰ ਦੇ ਵਿੱਚ ਹੀ ਇਹ ਲੰਗਰ ਚੱਲਦਾ ਹੁੰਦਾ ਸੀ। ਸਿੱਖ ਸੰਗਤਾਂ ਆਉਂਦੀਆਂ ਜਾਂਦੀਆਂ ਸੀ। ਕਹਿੰਦੇ ਸਾਰਾ ਜਿਹੜਾ ਅੰਨ ਘਰ ਵਿੱਚ ਪਿਆ ਵੀ ਇਹਨਾਂ ਨੇ ਖੋਲਿਆ ਲੁੱਟ ਲਿਆ ਮੁਸਲਿਆ ਨੇ। ਦਾਸ ਉਪਾਏ ਕਰਤ ਬਹੁ ਰਹੇ ਜਿਹੜੇ ਘਰ ਦੇ ਸਿੱਖ ਸੇਵਕ ਸੀ ਦਾਸ ਸੀ ਵੀ ਇਹ ਨਾ ਲੁੱਟ ਕੇ ਲਿਜਾਣ ਬੜਾ ਉਪਰਾਲਾ ਹੀਲਾ ਜਿਹਾ ਕਰਦੇ ਰਹੇ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਰਹੇ। ਕਿਉਂ ਜਬਰੀ ਤੁਮ ਠਾਨਤ ਅਹੇ ਆਏ ਮੁਸਲਮਾਨਾਂ ਨੂੰ ਕਹਿੰਦੇ ਹੈ ਵੀ ਇਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਦਾ ਘਰ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਤੋਂ ਬਰੋਸਾਏ ਹੋਏ ਹੈ ਤੁਹਾਨੂੰ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਹੀ ਇਹ ਕੁਛ ਹਾਸਲ ਹੋਇਆ ਹੋਇਆ ਤੁਸੀਂ ਕਿਉਂ ਵੀ ਜ਼ਬਰਦਸਤੀ ਕਰ ਰਹੇ ਹੋ। ਕਹੇ ਬਹੁ ਰਹੇ ਨਾ ਮਾਨੀ ਕਾਹੂ ਆ ਦਾਸ ਬਹੁਤ ਕਹਿ ਰਹੇ ਹੈ ਪਰ ਉਹਨਾਂ ਮੁਸਲਿਆਂ ਆਕੀਆਂ ਹੁਕਾਰੀਆਂ ਨੇ ਕੋਈ ਗੱਲ ਹੀ ਨਹੀਂ ਮੰਨਣਾ ਕੀਤੀ। ਛੀਨ ਲੀਨ ਸਭ ਵੱਥ ਘਰ ਮਾਹੂ ਜਿੰਨੇ ਘਰ ਦੇ ਵਿੱਚ ਭਾਈ ਸਾਹਿਬ ਦੇ ਘਰ ਵਿੱਚ ਵਸਤੂ ਪਈ ਸੀ ਉਹ ਸਾਰੀ ਖੋਹ ਲਈ ਹੈ। ਬੈਠੇ ਰਾਮ ਕੋਇਰ ਜਹਿ ਭਾਈ ਜਿੱਥੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਆਪਣੀ ਮੌਜ ਵਿੱਚ ਬੈਠੇ ਹੋਏ ਸਨ। ਜਾਏ ਨਿਕਟ ਸੁਧ ਦੇਤ ਸੁਣਾਈ ਆ ਕੋਲ ਜਾ ਕੇ ਕਹਿੰਦੇ ਸਾਰੀ ਖਬਰ ਸੁਣਾ ਦਿੱਤੀ ਹੈ। ਸੁਣ ਕਰ ਮਨ ਮਹਿ ਕਛੂ ਨਾ ਆਨੈ ਭਾਈ ਸਾਹਿਬ ਰਾਮ ਕੌਰ ਜੀ ਸੁਣ ਕਰਕੇ ਦਾਸਾਂ ਤੋਂ ਮਨ ਦੇ ਵਿੱਚ ਕੁਝ ਲਿਆਉਂਦੇ ਨਹੀਂ ਹਨ। ਨਹਿ ਦਾਸਨ ਸੋ ਬਾਕ ਬਖਾਨੈ ਨਾ ਕੋਈ ਜਿਹੜੇ ਘਰ ਦੇ ਦਾਸ ਉਹਨਾਂ ਨਾਲ ਬਚਨ ਬਲਾ ਕਹਿੰਦੇ ਆ ਵੀ ਕੀ ਹੋ ਗਿਆ ਬਈ ਕੀ ਲੁੱਟ ਫੁੱਟ ਰਿਹਾ ਸਾਨੂੰ ਖੋਲ ਕੇ ਦੱਸੋ ਕੋਈ ਗੱਲ ਨਹੀਂ ਕਹਿੰਦੇ। ਕਈ ਹਜ਼ਾਰਨ ਕੋ ਧਨ ਗਯੋ ਆਹ ਦਾਸ ਕਹਿ ਰਿਹਾ ਭਾਈ ਸਾਹਿਬ ਜੀ ਕਈ ਹਜ਼ਾਰਾਂ ਦੀ ਤਾਦਾਦ ਵਿੱਚ ਧਨੋ ਘਰ ਧਨੋ ਚਲਿਆ ਗਿਆ ਘਰ ਮਹਿ ਨਹੀਂ ਪਦਾਰਥ ਰਹਿਓ ਆਹ ਆਪਣੇ ਘਰ ਦੇ ਵਿੱਚ ਭਾਈ ਸਾਹਿਬ ਕੋਈ ਪਦਾਰਥ ਛਕਣ ਛਕਾਉਣ ਵਾਲਾ ਨਹੀਂ ਹੁਣ ਰਿਹਾ ਹੈ। ਲੇਕਰ ਸਕਲ ਤੁਰਕ ਕੀ ਸੈਨਾ ਜਿਹੜੇ ਮੁਸਲਮਾਨ ਸੀ ਮਹਾਰਾ ਉਹਨਾਂ ਦੀ ਫੌਜ ਆਈ ਉਹ ਸਾਰਾ ਕੁਛ ਲੈ ਕੇ ਜਾਏ ਪਹੁੰਚੀ ਆਪਣੇ ਐਨਾ ਮਹਾਰਾ ਭਾਈ ਸਾਹਿਬ ਲੈ ਕੇ ਸਭ ਕੁਛ ਆਪਣੇ ਘਰ ਲਾਹੌਰ ਜਾ ਪਹੁੰਚੀ। ਲਵਪੁਰ ਕੋ ਸੂਬਾ ਇੱਕ ਹੁਤੋ ਇਸ ਤਰ੍ਹਾਂ ਇੱਧਰ ਦਾਸ ਕਹਿ ਰਹੇ ਆ ਉੱਧਰ ਕਹਿੰਦੇ ਇੱਕ ਸੂਬਾ ਲਾਹੌਰ ਦਾ ਸੀ ਜਿਹਦਾ ਨਾਮ ਸੀ ਅਨਾਇਤ ਖਾਂ। ਸੋ ਜਾਣਤ ਸਭ ਵਿਦ ਇੱਕ ਮਤੋ ਹਾਂ ਸੋ ਕਹਿੰਦੇ ਸਾਰਾ ਜਾਣਦਾ ਸੀ ਇਨ ਮਤੋ ਇੱਕ ਨਹੀਂ ਇਨ ਮਤੋ ਇਹਨਾਂ ਦਾ ਜਿਹੜਾ ਮਤ ਹੈ ਯਾਨੀ ਜਿਵੇਂ ਇਹਨਾਂ ਦਾ ਸੁਭਾਅ ਹੈ ਜਿਹੋ ਜਿਹਾ ਇਹਨਾਂ ਦਾ ਖਿਆਲ ਸੀ ਵੀ ਚੜ੍ਹਦੀ ਕਲਾ ਵਿੱਚ ਹੀ ਰਹਿੰਦੇ ਹੈ ਅੰਤਰਮੁਖੀ ਰਹਿੰਦੇ ਹੈ ਸਿਆਣਾ ਸੀ ਸਾਰਾ ਜਾਣਦਾ ਸੀ ਇਹਨਾਂ ਦੇ ਸੁਭਾਅ ਦੇ ਤਾਂ ਹੀ ਮਹਿਮਾ ਮਹਾ ਪਛਾਣ ਸੋ ਜਿਹੜਾ ਨੈਤ ਖਾਂ ਸੂਬਾ ਹੈ ਇਹ ਭਾਈ ਸਾਹਿਬ ਦੀ ਮਹਾਨ ਮਹਿਮਾ ਜਾਣਦਾ ਪਛਾਣਦਾ ਸੀ। ਦੁੱਖ ਸੁੱਖ ਮੈਂ ਇੱਕ ਰਸ ਨਿਤ ਹੋਏ ਜਾਣਦਾ ਸਨ ਵੀ ਭਾਈ ਸਾਹਿਬ ਜੀ ਤਾਂ ਦੁੱਖ ਹੋਵੇ ਸੁੱਖ ਹੋਵੇ ਇਹਨਾਂ ਦੀ ਜਿਹੜੀ ਬਿਰਤੀ ਇੱਕ ਰਾਸੀ ਰਹਿੰਦੀ ਹੈ। ਹਰਖ ਸੋਕ ਨਹਿ ਜਿਨਕੇ ਲੇਸ ਜਿਨ੍ਹਾਂ ਦੇ ਮਨ ਦੇ ਅੰਦਰ ਥੋੜੇ ਮਾਤਰ ਵੀ ਕੋਈ ਖੁਸ਼ੀ ਗਮੀ ਨਹੀਂ ਹੈ। ਇਨਕੋ ਲਖ ਹੈ ਮਹਾ ਦਰਵੇਸ਼ ਕਹਿੰਦੇ ਜਿਹੜਾ ਇਨਾਇਤ ਖਾਂ ਸੂਬਾ ਏ ਭਾਈ ਸਾਹਿਬ ਨੂੰ ਮਹਾਨ ਕਹਿੰਦੇ ਬਹੁਤ ਵੱਡੇ ਦਰਵੇਸ਼ਾਂ ਵਾਂਗ ਜਾਣਦਾ ਸੀ। ਇਹ ਸੁਧ ਪਹੁੰਚੀ ਤਿਸਕੇ ਪਾਸ ਜਿਵੇਂ ਰਵਿਦਾਸ ਕੇ ਨਗਰ ਨੂੰ ਤੇ ਭਾਈ ਸਾਹਿਬ ਦੇ ਘਰ ਨੂੰ ਲੁੱਟਣ ਪੁੱਟਣ ਦੀ ਜਿਹੜੀ ਸਾਰੀ ਖਬਰ ਹੈ ਉਹ ਨੈਤ ਖਾਂ ਉਸ ਪਾਸ ਪਹੁੰਚ ਗਈ ਹੈ। ਲੀਏ ਲੂਟ ਰਾਮਦਾਸ ਆਵਾਸ, ਇਹ ਜੋ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਹਨ। ਬਾਬਾ ਬੁੱਢਾ ਸਾਹਿਬ ਜੀ ਰਾਮਦਾਸ ਕੇ ਕਹਾਉਂਦੇ ਸਨ। ਗੁਰੂ ਰਾਮਦਾਸ ਸਾਹਿਬ ਜੀ ਤੋਂ ਹੀ ਸਾਰੀ ਬਖਸ਼ਿਸ਼ ਹੋਈ ਸੀ। 84 ਪਿੰਡਾਂ ਦਾ ਜਿਹੜੀ ਸੇਵਾ ਸੰਭਾਲ ਗੁਰੂ ਰਾਮਦਾਸ ਸਾਹਿਬ ਜੀ ਨੇ ਇਹਨਾਂ ਨੂੰ ਸਪੁਰਦ ਕੀ ਸੀ, ਜਿਸ ਕਰਕੇ ਰਾਮਦਾਸ ਕੇ ਵੱਜਦੇ ਸੀ। ਅਤੇ 84 ਪਿੰਡਾਂ ਵਿੱਚੋਂ ਇੱਕ ਨਗਰ ਦਾ ਨਾਮ ਰਵਿਦਾਸ ਸੀ। ਇੱਥੇ ਇਹਨਾਂ ਨੇ ਉਹ ਟਿਕਾਣਾ ਕੀਤਾ ਹੋਇਆ। ਰਵਿਦਾਸ ਕੇ ਵੀ ਵੱਜਦੇ ਸਨ। ਇਸ ਤਰ੍ਹਾਂ ਵੀ ਜਿਹੜੇ ਰਾਮਦਾਸ ਕੇ ਬਾਬਾ ਬੁੱਢਾ ਜੀ ਉਹਨਾਂ ਦੇ ਘਰ ਦੇ ਰਹੇ ਹਨ। ਉੱਥੇ ਤਤਛਿਨ ਆਸ ਅਰੂਢ ਕਰ ਆਵਾ, ਉਹ ਸਾਰਾ ਕੁਛ ਲੁੱਟ ਪੁੱਟ ਲਿਆ ਤੇ ਅਨੈਤ ਖਾਂ ਸੂਬਾ ਛੱਟ ਪੱਟ ਘੋੜੇ ਉੱਪਰ ਚੜ ਕੇ ਲਾਹੌਰ ਤੋਂ ਆਇਆ ਹੈ। ਲਵਪੁਰ ਤੇ ਤੂਰਨ ਹੀ ਧਾਵਾ, ਲਾਹੌਰ ਤੋਂ ਬੜੀ ਛੇਤੀ ਸੁਣਦਿਆਂ ਸਾਰੀ ਦੌੜੀ ਆਇਆ ਹੈ। ਕੁਛ ਕੁ ਸੈਨ ਆਈ ਜਿਹ ਸਾਥ, ਜਿਸ ਅਨੈਤ ਖਾਂ ਸੂਬੇ ਦੇ ਨਾਲ ਕੁਝ ਫੌਜ ਵੀ ਆ ਗਈ ਹੈ। ਬਹੁਤ ਬਸੂਰਤ ਸੁਣ ਕਰ ਗਾਥ, ਭਾਈ ਰਾਮ ਕੌਰ ਜੀ ਦੀ ਗੱਲ ਸੁਣ ਕਰਕੇ ਵੀ ਸਭ ਕੁਝ ਲੁੱਟ ਕੇ ਲੈ ਗਏ, ਸਾਡੇ ਮਸਲੇ ਬਹੁਤ ਹੀ ਝੂਰਦਾ ਹੈ। ਰਾਮਦਾਸ ਰਵਿਦਾਸ ਕੇ ਪਹੁੰਚਿਓ ਗ੍ਰਾਮ, ਆਖਰੀ ਕਹਿੰਦੇ ਜਿਹੜੇ ਰਵਿਦਾਸ ਕੇ ਨਗਰ ਹਨ ਉੱਥੇ ਪਿੰਡ ਵਿੱਚ ਹੀ ਆ ਪਹੁੰਚਿਆ ਹੈ। ਨਗਨ ਪੈਰ ਹੋਏ ਪ੍ਰਵਿਰਸ਼ਿਓ ਧਾਮ, ਸ਼ਰਧਾ ਵਾਲਾ ਭਾਵਨਾ ਵਾਲਾ ਸੀ, ਜਿਸ ਕਰਕੇ ਜੋੜਾ ਲਾ ਰਿਹਾ ਨੰਗੇ ਪੈਰੀ ਹੋ ਕੇ ਇੱਕ ਘਰ ਵਿੱਚ ਜਾ ਪਹੁੰਚਿਆ। ਬੈਠੇ ਰਾਮ ਕੋਇਰ ਢਿੱਗ ਗਇਓ, ਜਿੱਥੇ ਰਾਮ ਕੋਇਰ ਜੀ ਬੈਠੇ ਸੀ ਉੱਥੇ ਅਨੈਤ ਸੂਬਾ ਕੋਲ ਚਲਿਆ ਗਿਆ। ਹੱਥ ਜੋੜ ਨਮਰੀ ਬਹੁ ਭਇਓ, ਹੱਥ ਜੋੜ ਕੇ ਬਹੁਤ ਹੀ ਨਿਮਰਤਾ ਗਰੀਬੀ ਵਾਲਾ ਹੋਇਆ ਹੈ। ਚਰਨ ਸਪਰਸ਼ਨ ਕਰ ਕਰ ਸੰਗ, ਆਪਣੇ ਹੱਥਾਂ ਦੇ ਨਾਲ ਭਾਈ ਸਾਹਿਬ ਦੇ ਚਰਨਾਂ ਨੂੰ ਛੋ ਕੇ, ਬੰਧਨ ਕੀਨ ਤਰਸਤ ਮਨ ਭੰਗ, ਨਮਸਕਾਰ ਕੀਤੀ ਹੈ, ਮਨ ਉਪਰਾਮ ਹੋਇਆ ਤੇ ਡਰਿਆ ਹੈ। ਮੁਖ ਤੇ ਸਰਾਪ ਦੇਹ ਕੱਚ ਨਾਹੀ, ਇਸ ਕਰਕੇ ਡਰਦਾ ਵੀ ਮੈਂ ਹੁਣ ਆ ਗਿਆ ਹਾਂ, ਇਹ ਸੂਬੇ ਨੇ ਸਾਰਾ ਕੁਛ ਕਰਿਆ ਕਰਾਇਆ, ਹੁਣ ਡਰਦਾ ਵੀ ਕਿ ਮੁਖੋਂ ਮੈਨੂੰ ਕੋਈ ਸਰਾਪ ਨਾ ਦੇ ਦੇਣ। ਖਰਿਓ ਰਹਿਓ ਡਰ ਧਾਰ ਉਰ ਮਾਹੀ, ਇਸ ਤਰ੍ਹਾਂ ਹਿਰਦੇ ਵਿੱਚ ਆਪਣੇ ਡਰ ਧਾਰ ਕੇ ਖੜੋਤਾ ਹੀ ਰਿਹਾ ਏ ਅਨੈਤ ਖਾਂ ਸੂਬਾ। ਸਹਿਜ ਸੁਭਾਏ ਰਹੇ ਸੋ ਵੈਸੇ, ਇਧਰ ਭਾਈ ਸਾਹਿਬ ਭਾਈ ਰਾਮ ਕੌਰ ਜਿਵੇਂ ਪਹਿਲਾਂ ਬੈਠੇ ਸੀ ਉਸੇ ਤਰ੍ਹਾਂ ਸੁਤੇ ਸੁਭਾਅ ਫੇਰ ਬੈਠ ਰਹੇ ਸੂਬੇ ਦੇ ਆਉਣ ਤੋਂ ਵੀ। ਤਿਸ ਕੋ ਬਾਕ ਨਾ ਭਾਖਿਓ ਕੈਸੇ, ਉਹ ਸੂਬਾ ਹੱਥ ਜੋੜ ਕੇ ਖੜੋਤਾ ਰਿਹਾ ਹੈ ਤੇ ਇਹਨਾਂ ਨੇ ਕੋਈ ਮੁੱਖੋ ਬਚਨ ਹੀ ਨਹੀਂ ਕਿਹਾ ਵੀ ਕਿਵੇਂ ਆਇਆ ਹੈ ਤੂੰ। ਜਬਹ ਖਾਨ ਜਾਨੀ ਮਨ ਮਾਹੇ, ਜਦੋਂ ਅਨੈਤ ਖਾਂ ਪਠਾਣ ਨੇ ਮਨ ਵਿੱਚ ਜਾਣ ਲਈ ਹੈ, ਬਿਨਾਂ ਬੁਲਾਏ ਬੋਲਹਿ ਨਾ ਹੈ, ਮੇਰੇ ਬੁਲਾਏ ਤੋਂ ਬਗੈਰ ਤਾਂ ਭਾਈ ਸਾਹਿਬ ਨੇ ਬੋਲਣਾ ਚੱਲਣਾ ਹੀ ਨਹੀਂ ਹੈ। ਬਹੁਤ ਦੀਨਤਾ ਸਾਥ ਬਖਾਨੀ, ਫਿਰ ਉਹ ਸਵੇਰੇ ਕਹਿੰਦੇ ਬਹੁਤ ਹੀ ਨਿਮਰਤਾ ਦੇ ਨਾਲ ਇਹਨੇ ਗੱਲ ਕਹੀ ਹੈ। ਮੋਹ ਬਿਖਬਰੀ ਤੇ ਕ੍ਰਿਤ ਠਾਨੀ, ਹਮਾਰਾ ਭਾਈ ਸਾਹਿਬ ਜੀ ਮੈਨੂੰ ਖਬਰ ਦਿੱਤੇ ਤੋਂ ਬਗੈਰ ਹੀ ਇਹ ਗੱਲ ਜੀ ਕੀਤੀ ਹੈ। ਭਾਈ ਅਵਗਿਆ ਅਧਿਕ ਤੁਮਾਰੀ, ਇਸ ਕਰਕੇ ਭਾਈ ਸਾਹਿਬ ਜੀ ਮੇਰੇ ਪਾਸੋਂ ਤੁਹਾਡੇ ਘਰ ਦੀ ਬੜੀ ਭਾਰੀ ਅਵਗਿਆ ਨਰਾਦਰੀ ਹੋ ਗਈ ਹੈ। ਤੁਰਕ ਅਜਾਨ ਨਾ ਕੀਨ ਚਿਨਾਰੀ, ਉਹ ਜਿਹੜੇ ਲਾਹੌਰ ਦੇ ਮਾਰਾ ਮੁਸਲੇ ਅਣਜਾਣ ਦੇ ਸੀ, ਉਹਨਾਂ ਨੇ ਕੋਈ ਜਾਣ ਪਛਾਣ ਨਹੀਂ ਵੀ ਕੀਤੀ ਹੈ ਵੀ ਇਹ ਕੀ ਕਰ ਕਰੇ, ਕਿਹਦਾ ਘਰ ਅਸੀਂ ਲੁੱਟ ਰਹੇ। ਮਿਲ ਮੂਰਖ ਇਕੱਠੇ ਹੋਏ ਆਏ, ਮਾਰਾ ਮੂਰਖ ਲਾਣਾ ਇਕੱਠਿਆਂ ਹੋ ਕੇ ਤੁਹਾਡੇ ਘਰ ਵੱਲ ਨੂੰ ਆ ਗਏ। ਇੱਥੇ ਜਿਨ੍ਹੋਂ ਅਖਾਜ ਖਾਜ ਲੱਖ ਪਾਏ, ਇਹਨਾਂ ਨੇ ਜਿਹੜਾ ਨਹੀਂ ਖਾਣ ਯੋਗ ਸੀ ਨਾ, ਗੁਰੂ ਘਰ ਦਾ ਦਾਨ ਪੁੰਨ ਸੀ, ਪੂਜਾ ਦਾ ਧਾਨ ਸੀ, ਨੂੰ ਖਾਣ ਖਾਣ ਯੋਗ ਜਾਣ ਪਾਇਆ ਹੈ। ਲੂਟੇ ਗ੍ਰਾਮ ਰੋ ਧਾਮ ਤੁਮਾਰੇ, ਦੇਖੋ ਮਾਰਾ ਮੂਰਖਾਂ ਨੇ ਤੁਹਾਡੇ ਪਿੰਡ ਨੂੰ ਵੀ ਲੁੱਟਿਆ, ਤੁਹਾਡੇ ਘਰ ਨੂੰ ਵੀ ਲੁੱਟ ਲਿਆ। ਸਭ ਸਜਾਏ ਕੇ ਉਚਿਤ ਵਿਚਾਰੇ। ਮੈਂ ਮਾਰਾ ਵਿਚਾਰਿਆ ਵੀ ਸਾਰੇ ਮੂਰਖ ਮੁਸਲੇ ਸਜ਼ਾ ਦੇ ਯੋਗ ਹਨ। ਆਪ ਕਿਰਪਾ ਕਰਕੇ ਫੁਰਮਾਵੋ। ਭਾਈ ਸਾਹਿਬ ਰਾਮ ਕੌਰ ਜੀ, ਆਪ ਕਿਰਪਾ ਕਰਕੇ ਮੈਨੂੰ ਹੁਣ ਦੱਸੋ। ਗਈ ਵਸਤ ਜੋ ਸਗਲ ਬਿਤਾਵੋ। ਜਿਹੜੀ ਵੀ ਤੁਹਾਡੇ ਘਰ ਦੇ ਵਿੱਚੋਂ ਵਸਤੂ ਗਈ ਹੈ ਉਹ ਸਾਰੀ ਮੈਨੂੰ ਦੱਸ ਦੇਵੋ। ਕਰ ਕਰ ਕੈਦ ਸਭਨ ਕੋ ਲੈਵੋ। ਮਹਾਰਾਜ, ਜਿੰਨੇ ਮੂਰਖ ਜੇ ਕੈਦ ਲੁੱਟ ਕੇ ਲਏ ਹੈ ਸਾਰਿਆਂ ਨੂੰ ਕੈਦ ਕਰਕੇ ਸਿੱਟ ਕੇ ਸਜ਼ਾ ਦੇ ਕੇ ਮੈਂ ਵਾਪਸ ਲਵਾਂਗਾ। ਜੋ ਕੁਛ ਗਈ ਕਹੋ ਸੋ ਦੇ ਦੇਵਾਂ। ਜੋ ਕੋਈ ਵਸਤੂ ਮਹਾਰਾਜ ਚਲੀ ਗਈ ਲੁੱਟ ਗਈ ਹੈ ਤੁਸੀਂ ਦੱਸੋ, ਮੈਂ ਵਾਪਸ ਕਰ ਦੇਵਾਂਗਾ। ਆਪਣੀ ਸਰਨ ਪਰਿਓ ਮੁਝ ਜਾਨ। ਭਾਈ ਸਾਹਿਬ, ਭਾਈ ਰਾਮ ਕੌਰ ਜੀ ਮੈਨੂੰ ਆਪਣੀ ਸ਼ਰਨ ਵੇ ਆ ਜਾਣ ਕੇ ਸ਼ਿਮਾ ਕਰੋ ਅਪਰਾਧ ਮਹਾਨ। ਉਹ ਮਹਾਰਾਜ, ਜਿਹੜੇ ਮੂਰਖ ਲੋਕ ਬਹੁਤ ਵੱਡਾ ਗੁਨਾਹ ਕਰ ਗਏ ਉਹ ਮੈਨੂੰ ਮਾਫ ਕਰ ਦਿਓ, ਵੀ ਮੈਂ ਉੱਥੋਂ ਦਾ ਸੂਬਾ ਮੇਰੇ ਸੂਬੇ ਤੋਂ ਇਹ ਚੱਲ ਕੇ ਆਏ ਮੂਰਖ। ਸੁਨੇ ਖਾਨ ਕੇ ਬਾਕ ਸੁਕਾਨ। ਆ ਭਾਈ ਸਾਹਿਬ ਨੇ ਉਨੈਦ ਖਾਂ ਸੂਬੇ ਦੇ ਕੰਨਾਂ ਵਿੱਚ ਬਚਨ ਦੇ ਸੁਣੇ ਨੇ। ਦੀਨ ਮਨਾ ਜਿਉ ਕਰਤਬ ਖਾਨ। ਮਨ ਦੇ ਵਿੱਚ ਬਹੁਤ ਨਿਮਰਤਾ ਸਹਿਤ ਹੋ ਕੇ ਜਿਵੇਂ ਇਹ ਕਥਨ ਕਰ ਰਿਹਾ ਸੀ, ਜਾਨੀ ਕਹਿ ਰਿਹਾ ਸੀ, ਉੱਚੋ ਮੁਖ ਕਰ ਨੈਣ ਉਖਾਰੇ। ਉਸ ਵੇਲੇ ਭਾਈ ਸਾਹਿਬ ਨੇ ਮੁਖ ਨੂੰ ਉੱਚਾ ਜਿਹਾ ਕਰਿਆ ਤੇ ਨੇਤਰ ਖੋਲੇ ਹਨ। ਦੇਖੇ ਤੁਰਕ ਗਨ ਖਰੇ ਅਗਾਰੇ। ਸੂਬੇ ਸਮੇਤ ਵੇਖਿਆ ਵੀ ਹੋਰ ਵੀ ਮੁਸਲਮਾਨ ਬਹੁਤ ਖਲੋਤੇ ਸਾਡੇ ਅੱਗੇ। ਬ੍ਰਿੰਦਤ ਤੁਰੰਗ ਮਤੰਗਨ ਬਾਹਰ। ਬਾਹਰ ਵੀ ਝਾਤੀ ਜੀ ਮਾਰ ਕੇ ਦੇਖੀ ਹੈ ਵੀ ਬਹੁਤ ਹਾਥੀ ਤੇ ਘੋੜੇ ਵੀ ਹਨ ਨਾਲ। ਉੱਠਤ ਸ਼ਬਦ ਸੁਨਿਅਤ ਗਨ ਜਾਹਰ। ਕਿਉਂਕਿ ਜਿਹੜਾ ਬਾਹਰ ਹੈ ਕਹਿੰਦੇ ਜਿਹੜਾ ਆਵਾਜ਼ਾਂ ਜਾਂ ਘੋੜੇ ਪਾਉਣ ਦਾ ਹਿੱਕਣ ਦਾ ਉਹ ਕਹਿੰਦੇ ਜਾ ਰਿਹਾ ਪ੍ਰਗਟ ਹੀ ਸੁਣਿਆ ਜਾ ਰਿਹਾ ਬਹੁਤ। ਖਾਨ ਦਿਸ਼ਾ ਅਵਲੋਕਨ ਕੀਨ। ਉਸ ਵੇਲੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਜਿਹੜਾ ਪਠਾਨ ਅਨੈਤ ਖਾਂ ਇਹਦੀ ਤਰਫ ਤੱਕਣਾ ਕੀਤਾ ਹੈ। ਬੋਲਿਓ ਰਾਮ ਕੋਇਰ ਪਰਵੀਨ। ਭਾਈ ਸਾਹਿਬ ਭਾਈ ਰਾਮ ਕੌਰ ਜੀ ਬੜੇ ਸਿਆਣੇ ਹਨ, ਚਤਨ ਹਨ, ਫਿਰ ਬੋਲੇ ਹਨ। ਹਮਰੋ ਕਛੂ ਨਾ ਕਿਤੇ ਗਯੋ। ਐਵੇਂ ਸੂਬੇ ਅਨੈਤ ਖਾਂ ਸਾਡਾ ਤਾਂ ਕੁਝ ਵੀ ਕਿਤੇ ਨਹੀਂ ਗਿਆ ਹੈ। ਤੁਮ ਕੈਸੇ ਬੂਝਤ ਕਿਆ ਥਯੋ। ਕਿਵੇਂ ਪੁੱਛ ਰਹੇ ਹੈ ਕਿਸ ਤਰ੍ਹਾਂ ਕੋਈ ਹੋ ਗਿਆ ਹੈ। ਗਿਆਨ ਅਰੂਢ ਬ੍ਰਿਤ ਕੋ ਜਾਨ। ਉਸ ਵੇਲੇ ਕਹਿੰਦੇ ਜਿਹੜਾ ਅਨੈਤ ਖਾਂ ਸੂਬੇ ਉਹਨੇ ਜਾਣਿਆ ਵੀ ਇਹਨਾਂ ਦੀ ਜਿਹੜੀ ਬਿਰਤੀ ਉਹ ਤਾਂ ਗਿਆਨ ਵਿੱਚ ਅਰੂਢ ਹੈ, ਗਿਆਨ ਦੇ ਵਿੱਚ ਲਵਲੀਨ ਹੈ। ਉਹਨ ਬੋਲਿਓ ਲਵਪੁਰ ਪਤ ਖਾਨ। ਉਹ ਜਾਣ ਕੇ ਜਿਹੜਾ ਲਾਹੌਰ ਦਾ ਮਾਲਕ ਸੂਬਾ ਹੈ ਉਹ ਫਿਰ ਬੋਲਿਆ ਹੈ। ਤੁਰਕ ਸੈਨ ਜਬ ਚੜ ਕਰ ਆਈ। ਭਾਈ ਸਾਹਿਬ ਜੀ, ਜਦੋਂ ਲਾਹੌਰ ਤੋਂ ਮੁਸਲਮਾਨਾਂ ਦੀ ਫੌਜ ਜੀ ਚੜ ਕੇ ਆਈ ਸੀ ਇੱਥੇ, ਵਸਤ ਤੁਮਾਰ ਲੁੱਟੀ ਸਮਦਾਈ। ਮਹਾਰਾਜ, ਸੁਣਿਆ ਗਏ ਤੋਂ ਅੱਗੇ ਤੁਹਾਡੇ ਘਰ ਦੀ ਬਹੁਤ ਭਾਰੀ ਵਸਤੂ ਉਹਨਾਂ ਨੇ ਲੁੱਟ ਵੁੱਟ ਲਈ ਸੀ। ਸੋ ਸਗਰੀ ਮੁਝ ਦੇਹ ਬਤਾਏ। ਭਾਈ ਸਾਹਿਬ ਜੀ, ਸਾਰੀ ਵਸਤੂ ਮੈਨੂੰ ਤੁਸੀਂ ਖੋਲ ਕੇ ਦੱਸ ਦੇਵੋ। ਦਿਨ ਤੇ ਲੈ ਦੇਵੋ ਪਹੁੰਚਾਏ। ਉਹਨਾਂ ਬਿਉਰਖਾ ਤੋਂ ਮਹਾਰਾ ਵਸਤੂ ਲੈ ਕੇ ਤੁਹਾਡੇ ਕੋਲ ਮੈਂ ਪਹੁੰਚਾ ਦੇਵਾਂਗਾ। ਰਾਵਰ ਮਹਿਮਾ ਤੇ ਅਨਜਾਨ। ਕਿਉਂਕਿ ਉਹ ਜਿਹੜੇ ਮੂਰਖ ਜੇ ਆਏ ਸੀ ਆਪ ਜੀ ਦੀ ਮਹਿਮਾ ਨੂੰ ਜਾਣਦੇ ਨੀ ਸੀ, ਹੁਣ ਜਾਣਦੇ ਸਨ। ਕਰੀ ਅਵਗਿਆ ਮੂਡ ਮਹਾਨ। ਬਹੁਤੇ ਮੂਰਖ ਜੇ ਸਨ, ਉਹਨਾਂ ਨੇ ਮਹਾਰਾ ਆ ਕੇ ਜਿਹੜੀ ਲੁੱਟ ਪੁੱਟ ਦੀ ਗੱਲ ਕੀਤੀ ਬੜੀ ਅਵਗਿਆ ਨਰਾਦਰੀ ਕੀਤੀ ਹੈ। ਭਨਤ ਖਾਨ ਕੇ ਇਸ ਬਿਦ ਬੈਨ। ਇਸ ਰਾਏ ਅਨੈਤ ਖਾਂ ਪਠਾਨ ਦੇ ਬਚਨ ਕਹਿੰਦੇ ਆ ਹੋਇਆ। ਬਾਜਨ ਕੀ ਦਿਸ ਥੇ ਤਬ ਨੈਣ। ਪਦੋਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਨੇਤਰ ਕਹਿੰਦੇ ਬਾਜਾਂ ਦੀ ਤਰਫ ਸਨ। ਤਿੰਨ ਕੋ ਦੇਖਤ ਬਾਕ ਬਖਾਨਾ। ਉਹਨਾਂ ਵੱਲੀ ਵੇਖ ਕੇ ਤੇ ਬਚਨ ਕਿਹਾ ਭਾਈ ਸਾਹਿਬ ਨੇ। ਹਮਰੇ ਬਾਜ ਹੁਤੇ ਇਸ ਥਾਨਾ। ਕਹਿੰਦੇ ਵੀ ਸਾਡੇ ਜਿਹੜੇ ਬਾਜ ਸੀ ਆ ਸਾਹਮਣੇ ਜਿਹੜੇ ਅੱਡੇ ਜੇ ਇੱਥੇ ਕਹਿੰਦੇ ਉੱਡੇ ਸਨ ਰੱਖੇ ਹੋਏ। ਲੇ ਗਮਨਤ ਨਤ ਬ੍ਰਿਤ ਅਖੇਰੀ। ਜਦੋਂ ਅਸੀਂ ਬਾਹਰ ਸ਼ਿਕਾਰ ਬਿਰਤੀ ਲਈ ਸ਼ਹਿਰ ਲਈ ਜਾਂਦੇ ਸਨ, ਉਦੋਂ ਬਾਜਾਂ ਨੂੰ ਨਾਲ ਲੈ ਕੇ ਜਾਂਦੇ ਹੁੰਦੇ ਸੀ। ਇਨਕੀ ਰੇਸ਼ਮ ਡੋਰ ਲਮੇਰੀ। ਇੱਕ ਤਾਂ ਵੀ ਬਾਜਨੀ ਦੀ ਦੇ ਹਨ, ਦੂਸਰੇ ਜਿਹੜੀਆਂ ਉਹਨਾਂ ਦੀਆਂ ਰੇਸ਼ਮਾਂ ਦੀਆਂ ਡੋਰਾਂ ਰੱਸੀਆਂ ਜਿਹੀਆਂ ਸੀ ਉਹ ਨਹੀਂ ਦਿਸ ਰਹੀਆਂ। ਆਡੇ ਇਨ ਬੈਠਣ ਕੇ ਜੋਏ। ਬਾਕੀ ਵੀ ਜਿੰਨਾ ਤੇ ਉਹ ਬਾਜ ਬਹਿੰਦੇ ਸੀ ਉਹ ਚਾਂਦੀ ਦੇ ਅੱਡੇ ਜੇ ਬਣਾਏ ਹੋਏ ਸੀ। ਸੋ ਲੁੱਟ ਗਏ ਨਾ ਦਿਖਿਅਤ ਕੋ। ਅਸੀਂ ਵੀ ਨਿਗਾਹ ਮਾਰ ਕੇ ਦੇਖੀ ਆ, ਉਹ ਲੁੱਟੇ ਗਏ ਆ, ਕਿਉਂਕਿ ਅੱਡੇ ਨਹੀਂ ਦਿੰਦੇ, ਬਾਜ ਨਹੀਂ ਦਿੰਦੇ, ਅਤੇ ਉਦੋਂ ਦੀਆਂ ਰੇਸ਼ਮ ਦੀਆਂ ਡੋਰਾਂ ਨਹੀਂ ਦਿਸਦੀਆਂ, ਕਿਉਂਕਿ ਬਾਜ ਤਾਂ ਉੱਡ ਗਏ ਸਨ ਤੇ ਉਹ ਚਾਂਦੀ ਦੇ ਅੱਡੇ ਜੇ ਲੈ ਗਏ ਸਨ। ਆਂਡੇ ਡੋਰਾ ਦੇਹ ਮੰਗਾਏ। ਚੰਗਾ ਵੀ ਅਨੈਤ ਖਾਂ ਸੂਬੇ ਸਾਡੇ ਆ, ਬਾਜਾਂ ਦੇ ਚਾਂਦੀ ਦੇ ਅੱਡੇ ਜੇ ਲੁੱਟ ਕੇ ਲੈ ਗਏ ਆ, ਡੋਰਾ ਲੈ ਗਏ ਆ, ਇਹ ਮੰਗਵਾ ਦੇ, ਵਾਪਸ ਕਰਵਾ ਦੇ। ਜੇ ਤੁਮਰੇ ਕਹਿਬੇ ਮਨ ਆਏ। ਤੇਰੇ ਕਹਿਣ ਦੇ ਵਿੱਚ ਉਹ ਆ ਰਹੇ ਹਨ। ਸੁਨਤ ਖਾਨ ਬਿਗਸਿਓ ਬਿਸਮਾਇਓ। ਉਸ ਵੇਲੇ ਜਿਹੜਾ ਅਨੈਤ ਖਾਂ ਪਠਾਨ ਸੂਬਾ ਪਹਿਲਾਂ ਤਾਂ ਖੁਸ਼ ਹੋਇਆ, ਫਿਰ ਅਚਰਜਾ ਵੀ ਹੋਇਆ ਹੈ। ਦੇਖੋ ਕਸ ਮਨ ਕੁਛ ਨਹਿ ਲਿਆਇਓ। ਵੇਖ ਲੋ ਵੀ ਇੰਨਾ ਕੁਛ ਕਰਦਾ ਲੁੱਟਿਆ ਫੁੱਟਿਆ, ਮਨ ਵਿੱਚ ਭੋਰਾ ਮਾਤਰ ਨਹੀਂ ਲਿਆਏ। ਲਖੋ ਕਾ ਧਨ ਘਰ ਤੇ ਗਯੋ। ਇਹਨਾਂ ਦੇ ਘਰ ਦੇ ਵਿੱਚੋਂ ਲੱਖਾਂ ਦੀ ਗਿਣਤੀ ਜਾਂ ਧਨ ਪਦਾਰਥ ਚਲਿਆ ਗਿਆ। ਹਿਰਦੇ ਵਿਕਾਰ ਨਾ ਤਿਸ ਤੇ ਭਇਓ। ਉਸ ਦੇ ਘਰ ਦੇ ਵਿੱਚੋਂ ਇੰਨਾ ਲੱਖਾਂ ਦਾ ਸਮਾਨ ਲੁੱਟ ਪੁੱਟ ਜਾਣ ਨਾਲ ਵੀ ਹਿਰਦੇ ਵਿੱਚ ਇਹਨਾਂ ਦੇ ਕੋਈ ਵਿਕਾਰ ਨਹੀਂ ਹੋਇਆ, ਘਬਰਾ ਨਹੀਂ ਉੱਠਿਆ ਹੈ, ਕੋਈ ਸੋਗ ਨਹੀਂ ਹੋਇਆ ਹੈ। ਰਿਸ਼ਟ ਅਗਾਰੀ ਜੋ ਨਹਿ ਪਾਈ। ਇਹ ਜਿੱਧਰ ਨਿਗਾਹ ਗਈ ਹੈ, ਨਿਗਾਹ ਦੇ ਜਿੱਧਰ ਵੀ ਨਿਗਾਹ ਕੀਤੀ ਉਹਦੇ ਸਾਹਮਣੇ ਜਿਹੜਾ ਕੋਈ ਵਸਤੂ ਨਹੀਂ ਪਾਈ ਨਹੀਂ ਦਿਸੀ। ਸੋ ਲੁੱਟ ਗਈ ਹਿਰਦੇ ਇਮ ਆਈ। ਐਵੇਂ ਇਹਨਾਂ ਦੇ ਹਿਰਦੇ ਵਿੱਚ ਆਈ ਹੈ ਵੀ ਉਹ ਵਸਤੂ ਲੁੱਟ ਗਈ ਹੈ ਜਿਹੜੀ ਸਾਹਮਣੇ ਨਿਗਾਹ ਵਿੱਚ ਨਹੀਂ ਦਿਸ ਰਹੀ ਹੈ। ਅਪਰ ਵਸਤ ਕੀ ਸੁਧ ਨਹਿ ਜਾਣੀ। ਭਾਈ ਜੀ ਦੀ ਅਵਸਥਾ, ਕਹਿੰਦੇ ਹੋਰ ਘਰ ਦੇ ਵਿੱਚੋਂ ਸਾਰਾ ਕੁਛ ਲੁੱਟਿਆ ਪਿਆ, ਉਹ ਵਸਤੂ ਇਹਨਾਂ ਨੇ ਜਾਣੀ ਨਹੀਂ ਹੈ। ਰਿਤ ਸਮਾਨ ਮਹਿਦ ਬ੍ਰਹਮ ਗਿਆਨੀ। ਇਹ ਤਾਂ ਵੀ ਬਹੁਤ ਵੱਡੇ ਬ੍ਰਹਮ ਗਿਆਨੀ ਹੈ ਜਿਨ੍ਹਾਂ ਦੀ ਇੱਕ ਰਸ ਮਿਲਦੀ ਹੈ। ਮਹਿਮਾ ਮਹਾ ਜਾਨ ਕਰ ਖਾਨ। ਇਸ ਤਰ੍ਹਾਂ ਜਿਹੜਾ ਪਠਾਨ ਅਰਥਾਨ ਅਨੈਤ ਖਾਂ ਹੈ, ਭਾਈ ਸਾਹਿਬ ਜੀ ਦੀ ਮਹਾਨ ਮਹਿਮਾ ਜਾਣ ਪਛਾਣ ਕੇ। ਬੰਦ ਪਾਨ ਜੁਗ ਕਰਤ ਬਖਾਨ। ਦੋਵੇਂ ਹੱਥ ਜੋੜ ਕੇ ਫੇਰੇ ਕਹਿਣ ਲੱਗਿਆ ਹੈ। ਕਿਰਪਾ ਠਾਨ ਮੁਝ ਸਾਥ ਚਲੀ ਜੈ। ਹੇ ਭਾਈ ਸਾਹਿਬ, ਭਾਈ ਰਾਮ ਕੌਰ ਜੀ ਮੇਰੇ ਉੱਪਰ ਕਿਰਪਾ ਕਰਕੇ ਮੇਰੇ ਨਾਲ ਲਾਹੌਰ ਨੂੰ ਚੱਲ ਗਏ। ਲਵਪੁਰ ਕੇਤਕ ਦਿਵਸ ਬਸੀਜੈ। ਆ ਲਾਹੌਰ ਵਿੱਚ ਪਹੁੰਚ ਕੇ ਮਾਰਾ ਮੇਰੇ ਘਰੇ ਕੁਝ ਦਿਨ ਬਸੀਏ ਰਹੀਏ। ਜਬ ਇੱਛਾ ਪੁੰਨ ਹੋਏ ਹਟ ਆਵਹੁ। ਫਿਰ ਜਦੋਂ ਮਾਰਾ ਆਪ ਜੀ ਦੀ ਇੱਛਾ ਹੋਈ, ਖਾਸ ਹੋਈ ਤੇ ਵਾਪਸ ਮੁੜੇ ਆਇਓ। ਕਦਮ ਆਪਣੇ ਮੁਝ ਘਰ ਪਾਵਹੁ। ਮੇਰੇ ਘਰ ਦੇ ਵਿੱਚ ਆਪਣੇ ਜਿਹੜੇ ਕਦਮ ਕੀ ਹੈ ਚਰਨ ਹੈ ਉਹ ਪਾਓ ਜੀ ਚੱਲ ਕੇ। ਇਤਿਆਦਿਕ ਬਹੁ ਬੈਨ ਉਚਾਰ। ਇਤਿਆਦਿਕ ਬਹੁ ਬਿਨੈ ਉਚਾਰ। ਇਸ ਤੋਂ ਅਲਾਹ ਕੇ ਕਹਿੰਦੇ ਬੜੀ ਬੇਨਤੀਆਂ ਦੇ ਬਚਨ ਕਹਿ ਕੇ। ਲੇ ਸੰਗ ਚੱਲਿਓ ਹੋਏ ਅਸਵਾਰ। ਹਾਂ ਕਹਿੰਦੇ ਭਾਈ ਸਾਹਿਬ ਜੀ ਨੂੰ ਨਾਲ ਲੈ ਕੇ ਚੱਲ ਗਿਆ ਘੋੜ ਸਵਾਰ ਹੋ ਕੇ। ਦੋਹਰਾ ਬਿਨ ਲਗਾਮ ਅਸ ਬਲੀ ਪਰ। ਇਧਰ ਭਾਈ ਸਾਹਿਬ ਜੀ ਬਿਨਾਂ ਲਗਾਮਾਂ ਤੋਂ ਜਿਹੜਾ ਬਲੀ ਘੋੜਾ ਉਹਦੇ ਉੱਪਰ। ਰਾਮ ਕੋਇਰ ਆਰੂੜ। ਭਾਈ ਰਾਮ ਕੌਰ ਜੀ ਅਰੂੜ ਕੇ ਸਵਾਰ ਹੋ ਗਏ, ਚੜ ਗਏ। ਇੱਕ ਦਿਸ ਕਰ ਦੋਨੋਂ ਚਰਨ। ਇਹ ਜਦੋਂ ਚੜੇ ਹੈ ਕਹਿੰਦੇ ਇੱਕ ਤਰਫ ਹੀ ਦੋਵੇਂ ਚਰਨ ਜੇ ਕਰ ਲਏ। ਬੈਠਿਓ ਜਿਸ ਮਤ ਮਗੂੜ। ਇਹਨਾਂ ਦਾ ਕਹਿੰਦੇ ਮਤਾ ਬੜਾ ਗੁੱਝਿਆ, ਉਹ ਬਹਿ ਗਏ ਇੱਕ ਪਾਸੇ ਪੈਰ ਜੇ ਕਰਕੇ। ਚੌਪਾਈ ਦੇਖ ਤੁਰਕ ਤੁਰਕ ਗਨ ਬਿਸਮੈ ਭਏ। ਆ ਜਿੰਨੇ ਅਨੈਤ ਖਾਂ ਦੇ ਨਾਲ ਮੁਸਲਮਾਨ ਸੀ ਉਹ ਬਹੁਤ ਦੇਖ ਦੇਖ ਕੇ ਚਲ ਜੇ ਹੋ ਗਏ। ਇੱਕ ਦਿਸ ਚਰਨ ਅਡੁੱਲ ਗਤ ਲਏ। ਦੇਖੋ ਇੱਕੇ ਤਰਫ ਜੇ ਘੋੜ ਪੈਰ ਕੀਤੇ ਹੋਏ ਹੈ ਤੇ ਜਿਹੜੀ ਚਾਲ ਅਡੋਲ ਲਈ ਹੋਈ ਹੈ ਮੌਜ ਨਾਲ ਜਾ ਰਹੇ ਚੜੇ ਚੜਾਏ। ਰਾਮਾ ਦਾਸ ਸਾਥ ਤਬ ਖਾਨ। ਆਹ ਸਵੇਰੇ ਜਿਹੜਾ ਅਨੈਤ ਖਾਂ ਸੂਬਾ ਦੇ ਨਾਲ ਹੀ ਕਹਿੰਦੇ ਭਾਈ ਰਾਮਾ ਜੀ ਦਾਸ ਸਨ। ਬੂਝਣ ਲਾਗਿਓ ਮਨ ਹੈਰਾਨ। ਮਨ ਵਿੱਚ ਸੂਬਾ ਹੈਰਾਨ ਜਿਹਾ ਹੋਇਆ ਚੱਲ ਜਿਹਾ ਹੋਇਆ ਪੁੱਛਣ ਲੱਗਿਆ ਭਾਈ ਰਾਮਾ ਜੀ ਕਿਮ ਅਰੂਡ ਇਹ ਭਾਏ ਤੁਰੰਗ। ਇਹ ਭਾਈ ਸਾਹਿਬ ਜੀ ਕਿਸ ਤਰ੍ਹਾਂ ਘੋੜੇ ਉੱਪਰ ਇੱਕ ਪਾਸੇ ਨੂੰ ਲਤਾਈਆਂ ਪੈਰ ਜੇ ਕਰਕੇ ਚੜ ਗਏ ਹੈ। ਗਿਰ ਨਾ ਪਰ ਹੈ ਹੋਏ ਭੰਗ ਨਾ ਅੰਗ। ਕਿਉਂਕਿ ਕਿਤੇ ਡਿੱਗ ਨਾ ਪੈਣਾ ਕੋਈ ਅੰਗ ਭੰਗ ਨਾ ਹੋ ਜਾਣਾ ਇਹਨਾਂ ਦਾ ਕੋਈ ਅੰਗ ਨਾ ਟੁੱਟ ਭੱਜ ਜਾਏ। ਨਹਿ ਲਗਾਮ ਮੁਖ ਦੀਨਸ ਯਾਹੂ। ਬਾਕੀ ਇੰਨਾ ਬਲੀ ਘੋੜਾ ਇਹਦੇ ਮੂੰਹ ਵਿੱਚ ਇਹਨਾਂ ਨੇ ਕੋਈ ਲਗਾਮ ਕਡਾਲਾ ਵੀ ਨਹੀਂ ਦਿੱਤਾ ਹੈ। ਦਿਖਿਅਤ ਬਲੀ ਮਹਾ ਇਹ ਬਾਹੂ। ਕਿਉਂਕਿ ਜਿਹੜਾ ਸਵਾਰੀ ਵਾਲਾ ਘੋੜਾ ਬੜਾ ਬਲੀ ਦਿਸਦਾ ਹੈ ਬੇਲਗਾਮਾ ਹੈ ਕਿਤੇ ਐਸਾ ਨਾ ਕਰ ਦੇਵੇ। ਤਬ ਰਾਮੇ ਨੇ ਸਕਲ ਬਤਾਈ। ਭਾਈ ਰਾਮਾ ਜੀ ਨੇ ਉਸ ਸੂਬੇ ਨੂੰ ਸਾਰੀ ਗੱਲ ਦੱਸ ਦਿੱਤੀ ਹੈ। ਇਹ ਨਿਤ ਐਸੇ ਕਰਤ ਚੜਾਈ। ਕਹਿਣ ਲੱਗਿਆ ਅਨੈਤ ਖਾਂ ਸੂਬਾ ਇਹ ਤਾਂ ਜਦੋਂ ਵੀ ਚੜਾਈ ਕਰਦੇ ਇਸੇ ਤਰ੍ਹਾਂ ਹੀ ਇੱਕ ਪਾਸੇ ਲੱਤਾਂ ਦੀ ਇੱਕ ਪਾਸੇ ਪੈਰ ਕਰਕੇ ਚੜਦੇ ਹੈ ਦੋ ਪਾਸੇ ਨਹੀਂ ਕਰਦੇ ਹੈ। ਬਿਨਾਂ ਲਗਾਮ ਭਜਾਵਹਿ ਘੋੜਾ। ਬਾਕੀ ਕਹਿੰਦੇ ਅੱਜ ਦੀ ਗੱਲ ਕੀ ਹੈ ਰੋਜ਼ ਕਹਿੰਦੇ ਬਿਨਾਂ ਲਗਾਮਾਂ ਤੇ ਘੋੜੇ ਨੂੰ ਭਜਾ ਲੈਂਦੇ। ਕਰਹਿ ਅਖੇਰ ਬ੍ਰਿਤ ਚਹੂੰ ਦਿਸ ਔਰਾ। ਚਾਰੇ ਤਰਫੀ ਕਹਿੰਦੇ ਸ਼ਿਕਾਰ ਬਿਰਤੀ ਵੀ ਕਰਦੇ ਆਪਣੀ ਮੌਜ ਵਿੱਚ। ਦੋਹਾਂ ਦਿਸ ਜਾਂਗ ਕਰਤ ਲੱਟ ਕੰਦੇ। ਹਾਂ ਦੋਹੀ ਤਰਫੀ ਜਿਹੜੀਆਂ ਲੱਤਾਂ ਜੀਆਂ ਕਦੇ ਕਦੇ ਲਟਕਾਉਂਦੇ। ਨਾਹੀਂ ਤਾਂ ਇੱਕ ਦਿਸ ਚਰਨ ਕਰਨ ਤੇ। ਨਹੀਂ ਤਾਂ ਕਹਿੰਦੇ ਜ਼ਿਆਦਾਤਰ ਇੱਕ ਤਰਫ ਹੀ ਆਪਣੇ ਚਰਨ ਇੱਕ ਤਰਫ ਹੀ ਲੱਤਾਂ ਜੀਆਂ ਕਰਕੇ ਬਹਿੰਦੇ ਹੈ। ਬਿਸਮਹਿ ਖਾਨ ਬਾਤ ਸੁਣ ਕਰਕੇ। ਆਹ ਜਿਹੜਾ ਅਨੈਤ ਖਾਂ ਸੂਬਾ ਭਾਈ ਰਾਮਾ ਜੀ ਤੋਂ ਗੱਲਬਾਤ ਸੁਣ ਕੇ ਬੜਾ ਚਰਜਾ ਹੋ ਰਿਹਾ ਹੈ। ਉਰਮਹ ਸੰਸੇ ਰਹੇ ਉਹ ਵਿਚਾਰ ਕੇ। ਇਸ ਤਰ੍ਹਾਂ ਦੇ ਸੰਸਾ ਜਾ ਕਰਕੇ ਵਿਚਾਰ ਕਰ ਰਿਹਾ ਵੀ ਸ਼ਾਇਦ ਘੋੜਾ ਇਹਨਾਂ ਨੇ ਗਜਾਇਆ ਹੋਣਾ ਹੈ। ਤਿਮਹੀ ਚੜੇ ਆਏ ਲਵਪੁਰ ਮੈਂ। ਇੱਧਰ ਭਾਈ ਸਾਹਿਬ ਜੀ ਉਸੇ ਤਰ੍ਹਾਂ ਇੱਕ ਪਾਸੇ ਲੱਤਾਂ ਜੀਆਂ ਕੀਤੀਆਂ ਤੇ ਮੌਜ ਨਾਲ ਚੜੇ ਚੜਾਏ ਲਾਹੌਰ ਵਿੱਚ ਆ ਗਏ ਹੈ। ਡੇਰਾ ਦੀਨਸ ਸੁੰਦਰ ਘਰ ਮੈਂ। ਇੱਧਰ ਅਨੈਤ ਖਾਂ ਸੂਬਾ ਸੀ ਨੇ ਸੋਹਣੇ ਸਥਾਨ ਤੇ ਉੱਪਰ ਕਹਿੰਦੇ ਡੇਰਾ ਦਿੱਤਾ ਟਿਕਾਣਾ ਆਸਣ ਕਰਵਾਇਆ। ਸਰਬ ਭਾਂਤ ਕੀ ਸੇਵ ਕਰਾਈ। ਇਹ ਸਭ ਤਰ੍ਹਾਂ ਦੀ ਕਹਿ ਕੇ ਇਸ ਤਰ੍ਹਾਂ ਸੇਵਾ ਕਰੀ ਕਰਵਾਈ। ਲੁੱਟੀ ਵਸਤ ਜੋ ਸਭ ਫਿਰਵਾਈ। ਜਿਹੜੀ ਉਹ ਮੂਰਖ ਮੁਸਲਮਾਨਾਂ ਨੇ ਇਹਨਾਂ ਦੇ ਘਰ ਦੇ ਵਸਤੂ ਲੰਗਰ ਦੇ ਭਾਂਡੇ ਠੀਂਡੇ ਲੁੱਟਦੇ ਸੋ ਸਾਰੀ ਮੁੜਵਾ ਦਿੱਤੀ ਵਾਪਸ ਕਰਵਾ ਦਿੱਤੀ। ਜਹ ਜਹ ਗਈ ਸਹੀ ਕਰ ਸਾਰੀ। ਜਿੱਥੇ ਜਿੱਥੇ ਇਹਨਾਂ ਦੇ ਘਰ ਦੀ ਵਸਤੂ ਚਲੀ ਗਈ ਸੀ ਉਹ ਕਹਿੰਦੇ ਸਹੀ ਕਰਕੇ ਨਿਰਣੇ ਕਰਕੇ। ਲਈ ਮੰਗਾਏ ਖਾਨ ਬਲ ਭਾਰੀ। ਕਿਉਂਕਿ ਅਨੈਤ ਖਾਂ ਪਠਾਨ ਭਾਰੀ ਬਲ ਵਾਲਾ ਸੀ ਇਸਨੇ ਮੰਗਾ ਲਈ ਵਾਪਸ। ਗ੍ਰਾਮ ਵਿਖਿਆ ਸੋ ਦਈ ਪੁਚਾਏ। ਉਹ ਸਾਰੀ ਜਿਹੜੀ ਵਸਤੂ ਇਹਨਾਂ ਦੇ ਘਰ ਦੀ ਸੀ ਇਹਨਾਂ ਦੇ ਨਗਰ ਰਵਿਦਾਸ ਕੇ ਵਿੱਚ ਹੀ ਪਹੁੰਚਾ ਦਿੱਤੀ। ਅਪਰਾਧਨ ਕੋ ਦਈ ਸਜਾਏ। ਆ ਜਿਹੜੇ ਗੁਨਾਹਗਾਰ ਸੀ ਉਹਨਾਂ ਦੀ ਪਛਾਣ ਕਰਕੇ ਸੂਬੇ ਨੇ ਉਹਨਾਂ ਨੂੰ ਤਗੜੀ ਸਜ਼ਾ ਦਿੱਤੀ ਚਾਟਾ ਛਕਾਇਆ ਹੈ। ਹਿਤ ਪਰਖਣ ਕੇ ਪੁੰਨ ਬਿੱਧ ਠਾਨੀ। ਉਸ ਵੇਲੇ ਕਹਿੰਦੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੀ ਪ੍ਰੀਖਿਆ ਕਰਨ ਲਈ ਇਹਨਾਂ ਨੇ ਵਿਧੀ ਜੀ ਕੀਤੀ ਇੱਕ ਢੰਗ ਜਿਹਾ ਰਚਿਆ ਹੈ। ਖਾਨ ਮਹਾਮਤ ਮਾਨ ਬਿਲਾਨੀ। ਭਾਵੇਂ ਜਿਹੜਾ ਕਹਿੰਦੇ ਪਠਾਨ ਸੀ ਖਾਂ ਮਹਾਨ ਮਤ ਵਾਲਾ ਤੇ ਬੜਾ ਬੇਨਤੀ ਕਰਨ ਵਾਲਾ ਸੀ, ਮਾਨ ਤੋਂ ਰਹਿਤ ਸੀ। ਇੱਕ ਬੜਵਾ ਤੇ ਖਰੀ ਤਵੇਲੇ, ਇੱਕ ਕਹਿੰਦੇ ਘੋੜੀ ਦੇ ਤਵੇਲੇ ਵਿੱਚ ਖੜੀ ਹੋਈ ਸੀ, ਜਿਸ ਪਰ ਚੜਨੋ ਅਧਿਕ ਦੁਹੇਲੇ, ਜਿਸ ਘੋੜੀ ਉੱਪਰ ਕਹਿੰਦੇ ਚੜਨਾ ਸਵਾਰ ਹੋਣਾ ਬਹੁਤ ਔਖਾ ਹੈ ਸੀ। ਅਤ ਅਲੀਆ ਅਤ ਅਰੀ ਅਲ ਨਹਿ ਚਲਹਿ ਅਗੇਰੇ, ਐਸੀ ਅੜੀਅਲ ਘੋੜੀ ਸੀ ਕਹਿੰਦੇ ਜੇ ਕੋਈ ਚੜ ਜਾਂਦਾ ਸੀ ਅੱਗੇ ਨੂੰ ਚੱਲਦੀ ਨੀ ਟੁਰਦੀ ਨੀ ਸੀ। ਅਤੇ ਕਸਾ ਬਹੁ ਪੁਸ਼ਤ ਨਿਕਾਰੇ, ਹਾਂ ਕਹਿੰਦੇ ਜੇ ਉਹਦੇ ਕੋਈ ਕਸਾ ਮਾਰੇ ਚਾਵਕ ਮਾਰੇ ਜਾਂ ਕਸਾ ਕੋਰੜਾ ਹਤੇ ਕੀ ਮਾਰੇ ਤੇ ਵਧੀ ਕਹਿੰਦੇ ਪੁਸ਼ਤ ਕਰਦੀ, ਹਵਾ ਵਿੱਚ ਲੱਤੇ ਜੇ ਮਾਰਦੀ, ਆਵੋ ਛੜਾਂ ਜੀਆਂ ਮਾਰਦੀ ਦਲੱਤੇ ਜੇ ਮਾਰਨ ਲੱਗ ਪੈਂਦੀ। ਚਰਖੀ ਫਿਰ ਗੇਰਹਿ ਅਸਵਾਰ, ਇਸ ਤਰ੍ਹਾਂ ਕਹਿੰਦੇ ਜਿਹੜਾ ਅਸਵਾਰ ਹੋਇਆ ਚਰਖੀ ਵਾਂਗੂ ਘੁੰਮ ਕੇ ਨਾ ਤੇ ਉਹਨੂੰ ਡੇਗ ਦਿੰਦੀ ਸੀ। ਹਾਦਤ ਬੱਕਰ ਨਾ ਦੇਹ ਸੰਭਾਰ, ਫਿਰ ਢੇਡੀ ਬਿੰਗੀ ਜੀ ਹੋ ਕੇ ਛਾਲਾਂ ਮਾਰ ਲੰਘਦੀ, ਇਸ ਤਰ੍ਹਾਂ ਸਵਾਰ ਨੂੰ ਕਹਿੰਦੇ ਸੰਭਾਲਣ ਨੀ ਦਿੰਦੀ ਸੀ। ਭਾਜ ਚਲਹਿ ਤਬ ਅਟਕਹਿ ਨਾਹੀ, ਇਸ ਤਰ੍ਹਾਂ ਭੱਜ ਚੱਲਦੀ ਹੈ ਫਿਰ ਸਵਾਰ ਦੇ ਰੋਕਿਆ ਹੋਇਆ ਰੁਕਦੀ ਹੈ ਨੀ ਸੀ। ਮਹਿਤਾਣੀ ਬਹੁ ਐਥਨ ਨਾਹੀ, ਉਹ ਕਹਿੰਦੇ ਜਿਹੜੀ ਮੂੰਹ ਤਾਣੀ ਸੀ ਘੋੜੀ ਤੇਰੇ ਵਿੱਚ ਬੜੇ ਐਬ ਸੀ ਬੜੇ ਔਕਣ ਸੀ। ਖਾਨ ਤੁਰੰਗਨ ਸੋ ਮੰਗਵਾਈ, ਇਹ ਜਿਹੜਾ ਨੈਦ ਖਾਂ ਪਠਾਨ ਸੂਬਾ ਕਹਿੰਦੇ ਉਹ ਜਿਹੜੀ ਇਹੋ ਜਿਹੀ ਹੈ ਨਾ ਉਗਣਾ ਵਾਲੀ ਅੜੀਅਲ ਘੋੜੀ ਉਹ ਮੰਗਾਈ ਹੈ ਤਵੇਲੇ ਵਿੱਚੋਂ। ਅਰਪੀ ਰਾਮ ਕੋਇਰ ਕਹਿਤਾਈ, ਭਾਈ ਸਾਹਿਬ ਭਾਈ ਰਾਮ ਕੌਰ ਜੀ ਨੂੰ ਭੇਟਾ ਕਰ ਦਿੱਤੀ ਹੈ। ਹੱਥ ਜੋੜ ਕਰ ਬੇਨਤੀ ਠਾਨੀ, ਫਿਰ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਅਨੈਤ ਖਾਂ ਸੂਬੇ ਨੇ, ਲੇਹ ਉਪਾਇਨ ਬੜਵਾ ਆਨੀ, ਰਾਏ ਘੋੜੀ ਮੈਂ ਸੋਹਣੀ ਲਿਆਂਦੀ ਇਹ ਭੇਟਾ ਤੁਸੀਂ ਲੈ ਲਓ ਜੀ, ਇਸ ਪਰ ਆਪ ਅਰੂਢਨ ਹੋਵੋ। ਅੱਜ ਮਹਾਰਾਜ ਘੋੜੇ ਦੀ ਅਸਵਾਰੀ ਛੱਡ ਕੇ ਜਿਹੜੀ ਮੈਂ ਘੋੜੇ ਕੀ ਨੂੰ ਤੁਹਾਨੂੰ ਪੇਟਾ ਕੀਰੇ ਉਹਦੇ ਉੱਪਰ ਹੀ ਅਸਵਾਰ ਹੋਵੋ ਜੀ। ਫਿਰ ਹੋ ਅਖੇਰ ਚਲੋ ਮਗ ਜੋਵੋ, ਪਹਿਲਾਂ ਮਾਰਾ ਬਾਹਰ ਨੂੰ ਚੱਲੋ ਤੇ ਵੇਖੋ ਸ਼ਿਕਾਰ ਬਿਰਤੀ ਕਰੋ। ਐਸੀ ਰੀਤ ਭਾਵਨਾ ਮੇਰੀ, ਇਸ ਤਰ੍ਹਾਂ ਦੀ ਰੀਤੀ ਦੀ ਮਾਰ ਕਰਨ ਦੀ ਮੇਰੀ ਮਾਰਾ ਭਾਵਨਾ ਸ਼ਰਧਾ ਹੈ। ਇਸ ਥਲ ਤੇ ਚੜ ਕਰ ਇੱਕ ਬੇਰੀ, ਐਸੇ ਥਾਂ ਤੇ ਮਾਰਾ ਘੋੜੀ ਤੇ ਚੜ ਕੇ ਚੰਗੀ ਤਰ੍ਹਾਂ ਪ੍ਰਥਮ ਕਰੋ ਲਵਪੁਰ ਕੀ ਸੈਲ, ਪਹਿਲਾਂ ਤਾਂ ਮਹਾਰਾਜ ਲਾਹੌਰ ਦੇ ਇਰਦ ਗਿਰ ਗੇੜਾ ਕਰਕੇ ਲਾਹੌਰ ਸ਼ਹਿਰ ਦੀ ਸੈਲ ਕਰੋ। ਪੁਨ ਨਿਜ ਗ੍ਰਾਮ ਗਮਹੋ ਸਭ ਗੈਲ, ਫਿਰ ਜਿੰਨਾ ਮਹਾਰਾ ਲਾਹੌਰ ਦਾ ਰਸਤਾ ਤੁਹਾਡੇ ਘਰ ਤੱਕ ਨਗਰ ਤੱਕ ਹੋਈ ਤੁਸੀਂ ਇਹਦੇ ਤੇ ਚੜ ਕੇ ਚੱਲੋ ਜੀ। ਮਾਰਗ ਚੱਲੇ ਜਾਹ ਦਿਨ ਸਾਰੇ, ਇਹ ਮਹਾਰਾ ਮੇਰੀ ਮੰਦੀ ਵਰਜੀ ਹੈ, ਮੇਰਾ ਖਿਆਲ ਹੈ ਵੀ ਸਾਰਾ ਦਿਨ ਇਹ ਘੋੜੀ ਤੇ ਚੱਲਦਿਆਂ ਰਸਤੇ ਚਲੇ ਜਾਓ। ਉਤਰੋ ਸੰਧਿਆ ਸਦਨ ਮਜਾਰੇ, ਆ ਸ਼ਾਮ ਨੂੰ ਜਦੋਂ ਮਹਾਰਾ ਤੁਹਾਡਾ ਘਰ ਆ ਜਾਏ ਫਿਰ ਤੁਸੀਂ ਮਹਾਰਾ ਘੋੜੀ ਤੋਂ ਉਤਰ ਪਿਓ, ਇਸ ਤਰ੍ਹਾਂ ਮੇਰੀ ਸ਼ਰਧਾ ਇਸ ਤਰ੍ਹਾਂ ਦਾ ਖਿਆਲ ਹੈ। ਇਮ ਕਹਿ ਅਪਰ ਉਪਾਇਨ ਦੀਨ, ਇਸ ਤਰ੍ਹਾਂ ਦੀ ਗੱਲ ਕਹਿ ਕੇ ਹੋਰ ਵੀ ਕੁਝ ਭੇਟਾ ਦਿੱਤੀ ਹੈ। ਕਿਤਕ ਦਰਬ ਅਰ ਬਸਤਰ ਨਵੀਨ, ਕੁਝ ਕੁ ਜਿਹੜਾ ਤਨ ਹੈ ਹੋਰ ਨਵੇਂ ਬਸਤਰ ਵੀ ਭੇਟਾ ਕੀਤੇ ਹਨ। ਭਾਉ ਤੇ ਰੁਖ ਸਦ ਕਰੇ, ਬਹੁਤ ਹੀ ਪ੍ਰੇਮ ਭਾਵ ਦਿਖਾਉਂਦੇ ਆ ਸ਼ਰਧਾ ਦਿਖਾਉਂਦੇ ਆ, ਇਸ ਤਰ੍ਹਾਂ ਸੂਬੇ ਨੇ ਭਾਈ ਸਾਹਿਬ ਨੂੰ ਵਿਦਾ ਕਰ ਦਿੱਤਾ। ਹੇਰ ਹੇਰ ਅਚਰਜ ਉਰ ਧਰੇ, ਹਾਂ ਇਸ ਤਰ੍ਹਾਂ ਕਹਿੰਦੇ ਵੇਖ ਵੇਖ ਕੇ ਹਿਰਦੇ ਵਿੱਚ ਬੜੀ ਚਰਜ ਦਾ ਧਾਰ ਰਹੇ। ਤਿਸ ਬੜਵਾ ਕੋ ਤਬ ਹੀ ਲਇਓ, ਇੱਧਰ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਉਸੇ ਵੇਲੇ ਉਹ ਜਿਹੜੀ ਘੋੜੀ ਆ ਉਹਨੂੰ ਕਹਿੰਦੇ ਕਾਬੂ ਜੇ ਕਰ ਲਿਆ ਹੈ। ਸੁੰਦਰ ਜੀਨ ਜਿਸੀ ਪਰ ਪਇਓ, ਹਾਂ ਜਿਸ ਘੋੜੀ ਉੱਪਰ ਸੋਹਣੀ ਜਿਹੜੀ ਕਾਠੀ ਪਹਿਲਾਂ ਹੀ ਪਾਈ ਹੋਈ ਹੈ ਸੀ, ਗਹਿ ਲਗਾਮ ਤਤਕਾਲ ਉਤਾਰਾ। ਭਾਈ ਸਾਹਿਬ ਭਾਈ ਰਾਮ ਕੌਰ ਨੇ ਕਹਿੰਦੇ ਉਹਦੀ ਲਗਾਮਾਂ ਜੀਆਂ ਫੜ ਕੇ ਬੜੀ ਛੇਤੀ ਲਾ ਦਿੱਤੀਆਂ। ਭੇ ਸ੍ਰੀ ਰਾਮ ਕੋਇਰ ਅਸਵਾਰਾ, ਇਸ ਤਰ੍ਹਾਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਬੇਲਗਾਮੇ। ਕਹਿੰਦੇ ਚੱਲਦੀ ਨਹੀਂ ਸੀ, ਦਲਤੇ ਛਲਾਂ ਮਾਰਦੀ। ਕਹਿੰਦੇ ਉਹ ਜਦੋਂ ਭਾਈ ਸਾਹਿਬ ਚੜ ਕੇ ਨਾ ਬਲਗਾਮਾਂ ਜੀਆਂ ਲਾ ਕੇ ਸੁੱਤੇ, ਸੁਭਾਈ ਮੌਜ ਨਾਲ ਚੱਲ ਪਈ ਹੈ। ਚੱਲੀ ਬੀਤ ਕਾ ਮਨੋ ਪੜਾਈ, ਜਿਵੇਂ ਕਿਸੇ ਨੇ ਕਹਿੰਦੇ ਸਿਆਣੇ ਨੇ ਉਹਨੂੰ ਚੰਗੀ ਤਰ੍ਹਾਂ ਪੜਾਇਆ ਲਿਖਿਆ ਹੁੰਦਾ ਨਾ, ਸਭ ਕੁਝ ਦੱਸਿਆ। ਉਹ ਚੱਲੀ ਹੈ ਗਲੀਆਂ ਦੇ ਲਾਹੌਰ ਵਿੱਚ, ਅਨਕ ਯਤਨ ਤੇ ਜੋ ਨਹਿ ਚਾਲਤ, ਅਨੇਕਾਂ ਯਤਨ ਕਰੀਏ ਹੀਲੇ ਕਰੀਏ, ਕਹਿੰਦੇ ਮਾੜਾ ਮੋਟਾ ਵੀ ਨੀ ਚੱਲਦੀ ਤੁਰਦੀ ਸੀ। ਮਨ ਅਨੁਸਾਰ ਪਾਏ ਸੋ ਡਾਲ, ਅੱਜ ਕਹਿੰਦੇ ਜਿਵੇਂ ਭਾਈ ਸਾਹਿਬ ਦਾ ਮਨ ਹੁੰਦਾ ਨਾ, ਮਨ ਦੇ ਵਿੱਚ ਫੁਰਨਾ ਹੁੰਦਾ, ਉਸ ਤਰ੍ਹਾਂ ਉਧਰ ਨੂੰ ਪੈਰ ਰੱਖਦੀ ਹੈ। ਇੱਕ ਦਿਸ ਦੋਨਹ ਚਰਨ ਕਰੇ ਹੈ, ਇਧਰ ਭਾਈ ਸਾਹਿਬ ਦੇ ਘੋੜੀ ਉੱਪਰ ਚੜ੍ਹਨ ਦੇ ਸਮੇਂ ਵੀ ਜਿਹੜੇ ਚਰਨ ਇੱਕ ਤਰਫੀ ਕੀਤੇ ਹੈਰਤਪੁਰ ਨਰ ਹਰਖ ਭਰੇ ਹੈ। ਹਾਂ, ਭਾਈ ਸਾਹਿਬ ਨੂੰ ਮੂੰਹ ਤਾਣੀ ਘੋੜੀ ਉੱਪਰ ਚੜਿਆ ਵੇਖ ਜਿੰਨੇ ਮਾਈ ਭਾਈ ਚਰਚਤਾ ਵਿੱਚ ਹੀ ਭਰ ਗਏ, ਖੁਸ਼ੀ ਵਿੱਚ ਭਰ ਗਏ। ਗਰੀ ਬਾਜ਼ਾਰ ਬਿਲੋਕਤ ਆਏ, ਭਾਈ ਸਾਹਿਬ ਜੀ ਜਿਹੜੀਆਂ ਬਾਜ਼ਾਰ ਦੀਆਂ ਗਲੀਆਂ ਹਨ ਚੌਂਕ ਜਿਹਾ ਨੂੰ ਵੇਖਦੇ ਹੋਏ ਆ ਗਏ। ਜਹਾਂ ਖਾਨ ਕੇ ਸਦਨ ਸੁਹਾਏ, ਜਿੱਥੇ ਅਨੈਤ ਖਾਂ ਸੂਬੇ ਪਠਾਨ ਦੇ ਚੰਗੇ ਮਹੱਲ ਸਨ, ਘਰ ਸਨ, ਮਹਾ ਸਮ੍ਰਿਧ ਨਗਰ ਮਹਿਪੂਰੀ। ਹਾਂ, ਕਹਿੰਦੇ ਜਿੰਨਾ ਇਹ ਲਾਹੌਰ ਸ਼ਹਿਰ ਹੈ ਬੜਾ ਸਮੱਗਰੀ ਨਾਲ ਭਰਿਆ ਪਿਆ ਸੀ। ਅਨਕ ਪ੍ਰਕਾਰਨ ਰਚਨਾ ਰੂਰੀ, ਅਨੇਕਾਂ ਤਰ੍ਹਾਂ ਦੀ ਜਿਹੜੀ ਰਚਨਾ, ਬੜੀ ਸੁੰਦਰ ਹੈ, ਬੜੀ ਸਜਿਆ ਵਜਿਆ ਬਾਜ਼ਾਰ ਹੈ। ਜਹ ਕਹਿ ਨਰਨ ਭਰੀ ਸਮੁਦਾਇ, ਹਾਂ ਕਹਿੰਦੇ ਬਾਜ਼ਾਰਾਂ ਵਿੱਚ ਜਿੱਥੇ ਕਿੱਥੇ ਲੋਕਾਂ ਦੀ ਬੜੀ ਭੀੜ ਹੈ। ਭੂਖਨ ਬਸਤਰ ਪਹਿਰ ਹਰ ਖਾਏ, ਉਹ ਜਿਹੜੇ ਲੋਕ ਉਹਨਾਂ ਨੇ ਬਸਤਰ ਤੇ ਗਹਿਣੇ ਪਹਿਨੇ ਹੋਏ ਆ ਤੇ ਖੁਸ਼ ਹੋ ਕੇ ਫਿਰ ਰਹੇ ਬਾਜ਼ਾਰਾਂ ਵਿੱਚ। ਪੁਨਹ ਖਾਨ ਨਿਜ ਬੈਠਕ ਮਾਹੇ, ਉਸ ਤੋਂ ਬਾਅਦ ਜਿਹੜਾ ਅਨੈਤ ਖਾਂ ਪਠਾਣ ਹੈ, ਇਸਨੇ ਜਿਹੜੀ ਆਪਣੀ ਬੈਠਣ ਵਾਲੀ ਜਗ੍ਹਾ ਹੈ, ਲੇ ਪਰ ਵਿਰਸ਼ਿਓ ਉਤੰਗ ਵੱਡ ਜਾਹੇ, ਜੋ ਬਹੁਤ ਉੱਚੀ ਜਗ੍ਹਾ ਸੀ ਭਾਵ ਜਿਹੜਾ ਉੱਚਾ ਚਵਾਰਾ ਸੀ, ਉੱਥੇ ਲੈ ਕੇ ਇਹਨਾਂ ਨੂੰ ਚਲਿਆ ਗਿਆ। ਉੱਚੇ ਖਰੇ ਹੋਏ ਦਿਖ ਰਾਇਓ, ਆ ਉੱਚੇ ਥਾਂ ਖੜਿਆ ਚਵਾਰੇ ਵਿੱਚ ਖੜਿਆ ਹੋ ਕੇ ਸਾਰਾ ਸ਼ਹਿਰ ਦਿਖਾਇਆ ਹੈ। ਨਿਜ ਘਰ ਆਰ ਸਭ ਨਗਰ ਸੁਹਾਇਓ, ਆਪਣਾ ਘਰ ਵੀ ਦਿਖਾਇਆ, ਹੋਰ ਜਿਹੜਾ ਲਾਹੌਰ ਸ਼ਹਿਰ ਸੋਭਨੀ ਕੋ ਵੀ ਦਿਖਾਇਆ ਹੈ ਭਾਈ ਸਾਹਿਬ ਨੂੰ। ਸਭਨ ਬਿਲੋਕਤ ਬੋਲੇ ਬਾਣੀ, ਹਾਂ ਕਹਿੰਦੇ ਸਾਰਿਆਂ ਵੱਲੀ ਵੇਖਦੇ ਵੇਖਦੇ ਭਾਈ ਸਾਹਿਬ ਜਿਉਂ ਬਚਨ ਬਾਣੀ ਬੋਲੇ। ਭਾਈ ਰਾਮ ਕੋਇਰ ਬ੍ਰਹਮ ਗਿਆਨੀ, ਜੋ ਭਾਈ ਸਾਹਿਬ ਭਾਈ ਰਾਮ ਕੌਰ ਜੀ ਬੜੇ ਪੂਰਨ ਬ੍ਰਹਮ ਗਿਆਨੀ ਹੈ। ਦੋਹਰਾ ਸੁਨੋ ਖਾਨ ਰਮਦਾਸ ਕੇ, ਹਾਂ ਭਾਈ ਸਾਹਿਬ ਕਹਿਣ ਲੱਗੇ ਐ ਵੀ ਪਠਾਣ ਸੁਣ ਲਾ ਜਿਹੜੇ ਰਾਮਦਾਸ ਕੇ ਹੈ। ਗ੍ਰਾਮ ਉਜਾਰਿਓ ਲੂਟ, ਤੁਹਾਡੇ ਲਾਹੌਰ ਦੇ ਜਿਹੜੇ ਲੋਕ ਸੀ ਉਹਨਾਂ ਨੇ ਪਿੰਡ ਕਹਿੰਦੇ ਲੁੱਟ ਕੇ ਉਜਾੜ ਦਿੱਤਾ ਸੀ। ਵਸਤ ਖਸੋਟੀ ਸਭਨ ਤੇ, ਹਾਂ ਰਮਦਾਸ ਕੇ ਨਗਰ ਤੋਂ ਸਾਰੀ ਵਸਤੂ ਖੋਸ ਲੁੱਟ ਪੁੱਟ ਲਈ ਸੀ। ਕਨ ਮਜਨਨ ਕਹ ਕੂਟ, ਉੱਥੇ ਲੋਕਾਂ ਨੂੰ ਕੁੱਟਿਆ ਵੀ ਮਾਰਿਆ ਵੀ ਸੀ। ਚੌਪਈ ਜੋ ਸਗਰੀ ਤੁਮ ਸੋ ਤੁਮਰੀ ਸੋ ਸਗਰੀ ਤੁਮ ਨੇ ਫਿਰ ਵਾਈ, ਜਿਹੜੀ ਸਾਡੇ ਨਗਰ ਦੀ ਮੁਸਲਮਾਨਾਂ ਨੇ ਵਸਤੂ ਲੁੱਟੂ ਪੁੱਟੀ ਸੀ ਉਹ ਤੁਸੀਂ ਵੀ ਸਾਰੀ ਮੁੜਵਾ ਦਿੱਤੀ। ਹਮਰੋ ਗ੍ਰਾਮ ਬਸਹਿ ਪੁਨ ਆਈ, ਸਾਡਾ ਤਾਂ ਕਹਿੰਦੇ ਇਸ ਤਰ੍ਹਾਂ ਫਿਰ ਨਗਰ ਆ ਵਸੇਗਾ। ਤੁਮਰੋ ਨਗਰ ਜੋ ਬਸਹਿ ਬਿਲੰਦ, ਅਨੈਤ ਖਾਂ ਸੂਬੇ ਜਿਹੜਾ ਤੁਹਾਡਾ ਸ਼ਹਿਰ ਹੈ ਬਹੁਤ ਵੱਡਾ ਲੰਮਾ ਚੌੜਾ ਵਸਦਾ ਹੈ ਇਸ ਸਮੇਂ। ਅਰ ਉੱਚੇ ਘਰ ਸੈਲ ਮਨਿੰਦ, ਉੱਚੇ ਮਕਾਨ ਹੈ ਜਿਵੇਂ ਕੋਈ ਵੱਡੇ ਵੱਡੇ ਪਹਾੜ ਹੁੰਦੇ ਉਹਨਾਂ ਦੇ ਤੁਲ, ਇਹ ਜਬ ਲੁੱਟੇ ਜਾਹੇ ਉਜਾਰੇ, ਇਹ ਜਦੋਂ ਵੀ ਲਾਹੌਰ ਸ਼ਹਿਰ ਲੁੱਟਿਆ ਗਿਆ ਤੇ ਉਜਾੜਿਆ ਗਿਆ, ਕੌਣ ਫਿਰਾਵੇ ਵਸਤੂ ਸਾਰੇ, ਇਹ ਲਾਹੌਰ ਵਾਸੀਆਂ ਦੀ ਜਦੋਂ ਲੁੱਟੀਆਂ ਪੁੱਟੀਆਂ ਵਸਤੂਆਂ ਨੂੰ ਵੀ ਕੌਣ ਮੁੜਵਾਏਗਾ, ਕਰਹਿ ਕੌਣ ਇਨਕੀ ਰਖਵਾਰੀ। ਇਹ ਜਦੋਂ ਕਹਿੰਦੇ ਇਸ ਤਰ੍ਹਾਂ ਉਹ ਹੋਈ, ਇੱਥੇ ਲੁੱਟ ਪੁੱਟ ਹੋਈ, ਇਹਨਾਂ ਦੀ ਕੌਣ ਆਖੇ ਰਖਵਾਲੀ ਕਰੇਗਾ, ਕਿਉਂਕਿ ਸਿੰਘਾਂ ਨੇ ਆ ਕੇ ਲਾਹੌਰ ਲੁੱਟਿਆ ਸੀ ਇੱਕ ਵਾਰੀ। ਕਹਾਂ ਬਸ ਹੈ ਇਹੋ ਨਗਰ ਇਹੋ ਨਗਰੀ ਸਾਰੀ। ਫਿਰ ਵੀ ਜਿਹੜੀ ਇਹ ਲਾਹੌਰ ਨਗਰੀ ਕਿੱਥੇ ਕਿਸ ਤਰ੍ਹਾਂ ਵਸੇਗੀ ਜਦੋਂ ਉਜੜ ਪੁੱਟੀ ਲੁੱਟੀ ਪੁੱਟੀ ਜਾਏ। ਸੁਨਤ ਖਾਨ ਕਹਿ ਇਹ ਕਿਆ ਆਪ। ਬਸ ਵੇਲੇ ਪਠਾਨ ਨੇ ਸੁਣ ਕੇ ਕਿਹਾ, ਕਹਿੰਦੇ ਮਹਾਰਾਜ ਭਾਈ ਸਾਹਿਬ ਆਪ ਕੀ ਇਹ ਕਹੀ ਜਾ ਰਹੇ ਹੋ? ਦੇਤ ਮੋਹ ਅਰ ਪੁਰਕੋ ਸਰਾਪ। ਤੁਸੀਂ ਮੈਨੂੰ ਸਰਾਪ ਤੇ ਸ਼ਹਿਰ ਨੂੰ ਸਰਾਪ ਦੇਈ ਜਾ ਰਹੇ। ਹਮ ਤੋ ਸਹਿਜ ਸੁਭਾਇਕ ਬੂਝੇ। ਉਸ ਵੇਲੇ ਭਾਈ ਸਾਹਿਬ ਬੋਲੇ, ਕਹਿੰਦੇ ਪਠਾਣਾ ਸੀ ਤਾਂ ਸੁਤੇ ਸੁਭਾਈ ਤੈਨੂੰ ਪੁੱਛਿਆ ਸੀ। ਤੁਮਕੋ ਸਰਾਪ ਕੁਤੋ ਇਹ ਸੂਝੇ। ਤੈਨੂੰ ਵੀ ਇਹ ਸਾਡਾ ਵਚਨ ਸੁਣੋ, ਇਹ ਕਿਵੇਂ ਸਰਾਪ ਸੁਝ ਗਿਆ ਵੀ ਅਸੀਂ ਸਰਾਪ ਦੇ ਰਹੇ ਹਾਂ? ਮਹਾਨਗਰ ਇਹ ਉਜਰੈ ਸਾਰਾ। ਦੱਸਦੇ ਸਿੱਧ ਕਹਿ ਰਿਹਾ ਵੀ ਕੋਈ ਮੌਕਾ ਆਊਗਾ, ਇਹ ਬੜਾ ਭਾਰੀ ਸ਼ਹਿਰ ਉਜੜ ਜਾਏਗਾ। ਕਹਾਂ ਬਸ ਹੈ ਹਮ ਏਵ ਉਚਾਰਾ। ਵੀ ਫਿਰ ਕਿੱਥੇ ਵਸੇਗਾ? ਇਸ ਤਰ੍ਹਾਂ ਅਸੀਂ ਕਿਹਾ, ਹੋਰ ਤਾਂ ਨੀ ਕੋਈ ਗੱਲ ਕਹੀ ਇਸ ਵਾਰ ਸਰਾਪ ਦੀ। ਹਮਰੀ ਵਸਤ ਤੁਮਹੈ ਫਿਰ ਵਾਈ। ਅਸੀਂ ਤਾਂ ਇਹੀ ਤੈਨੂੰ ਕਹਿ ਰਹੇ ਵੀ ਸਾਡੀ ਜਿਹੜੀ ਵਸਤ ਲੁੱਟ ਪੁੱਟੀ ਸੀ ਤੂੰ ਵੀ ਮੜਵਾ ਦਿੱਤੀ। ਤੁਮਰੀ ਲੁੱਟੇ ਕਹਾਂ ਕਰ ਆਈ। ਤੁਹਾਡੀ ਲਾਹੌਰ ਦੀ ਬਸ ਤੋਂ ਲੁੱਟੀ ਗਈ, ਉਦੋਂ ਤੁਹਾਡੇ ਹੱਥ ਕਿਵੇਂ ਆਏਗੀ? ਸੁਨਤ ਖਾਨ ਪੁਨ ਤੂਸਨ ਰਹਿਓ। ਆ ਇਸ ਤਰ੍ਹਾਂ ਗੱਲਬਾਤ ਸੁਣ ਕੇ ਜਿਹੜਾ ਇਹ ਅਨੈਤ ਖਾਨ ਪਠਾਨ ਸੀ ਚੁੱਪ ਹੀ ਹੋ ਰਿਹਾ ਵੀ ਇਹਨਾਂ ਦਾ ਕੀ ਆ, ਹੋਰ ਵੱਧ ਜਾਣ। ਤਰਾਸ ਧਰੇ ਉਰ ਕੁਛ ਨਹਿ ਕਹਿਓ। ਹਰ ਦੇ ਡਰ ਜਾ ਧਰਦਿਆਂ ਕੁਝ ਨੀ ਕਿਹਾ ਵੀ ਚੁੱਪ ਹੀ ਹੋ ਗਿਆ ਵੀ ਜੋ ਇਹ ਭਾਣਾ ਵਰਤਣਾ ਵਰਤੂਗਾ। ਨਿਕਸੇ ਵਹਿਰ ਅਰੂਡਨ ਪਏ। ਤੇਜਰ ਭਾਈ ਸਾਹਿਬ ਜੀ ਇਸ ਤਰ੍ਹਾਂ ਲਾਹੌਰ ਤੋਂ ਬਾਹਰ ਨਿਕਲੇ ਅਤੇ ਅਸਵਾਰ ਹੋ ਗਏ। ਪਹੁੰਚਣ ਹਿਤ ਨਿਜ ਗ੍ਰਾਮ ਸਿਧੇ। ਆਪਣਾ ਜਿਹੜਾ ਰਵਿਦਾਸ ਕੇ ਨਗਰ ਉੱਤੇ ਪੁੱਜਣ ਵਾਸਤੇ ਸਦੇ ਚੱਲੇ ਹਨ। ਸਨੇ ਸਨੇ ਮਾਰਗ ਚੱਲ ਪਰੇ। ਹੌਲੀ ਹੌਲੀ ਆਪਣੀ ਮੌਜ ਵਿੱਚ ਹੀ ਰਸਤੇ ਵੀ ਚੱਲ ਪਏ। ਸਕਲ ਵਸਤਲੇ ਸੇਵਕ ਤੁਰੇ। ਜਿੰਨੀ ਇਹਨੇ ਵਸਤੂ ਦਿੱਤੀ ਮੁੜਵਾਈ ਸੀ, ਹੋਰ ਭੇਟਾ ਦਿੱਤੀ ਸੀ, ਉਹ ਸੇਵਕ ਵਸਤੂ ਲੈ ਕੇ ਚੱਲ ਪਏ। ਕਹਿਓ ਖਾਨ ਲੈ ਰਹੀ ਹੈ ਸੰਗ। ਹਾਂ ਜਿਹੜੇ ਇਹਦੇ ਕੋਈ ਸਿਪਾਹੀ ਨੌਕਰ ਚਾਕਰ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਨਾਲ ਰਹਿਣਾ ਭਾਈ ਸਾਹਿਬ ਦੇ। ਬੜਵਾ ਤੇਜ ਕੁਚਲਨ ਕੁਟੰਗ। ਜਿਹੜੀ ਸਾਡੀ ਘੋੜੀ ਹੈ ਕਹਿੰਦੇ ਬੜੀ ਚੰਚਲ ਹੈ ਤੇ ਖੋਟੀ ਚਾਲ ਚੱਲਣ ਵਾਲੀ ਹੈ, ਖੋਟੀ ਤਰ੍ਹਾਂ ਦੀ ਹੈ। ਦਿਨ ਪਿੱਛੇ ਆਪਣੇ ਜਨ ਕੇ ਆ ਪ੍ਰੀਖਿਆ ਕਰਨ ਵਾਸਤੇ ਕਹਿੰਦੇ ਆਪਣੇ ਜਿਹੜੇ ਕੋਈ ਦਾਸ ਸੀ ਸੂਬੇ ਦੇ ਘੋੜੀ ਦੇ ਪਿੱਛੇ ਕਰਦੇ। ਪਠਬੋ ਕਰੇ ਕਹਿਓ ਸੰਗ ਤੇ। ਉਹ ਭੇਜਣਾ ਕੀਤੇ ਅਤੇ ਉਹ ਨੌਕਰਾਂ ਚਾਕਰਾਂ ਦੇ ਸਾਥ ਕਿਹਾ ਵੀ ਹੈ ਦੂਰ ਦੂਰ ਤੁਮ ਦੇਖਤ ਜਾਓ। ਕਹਿੰਦੇ ਵੀ ਘੋੜੀ ਤੋਂ ਦੂਰ ਰਹਿ ਕੇ ਤੁਸੀਂ ਦੂਰ ਤੱਕ ਦੇਖਦੇ ਜਾਣਾ ਹੈ। ਗ੍ਰਹਿ ਕੇ ਨਹੀਂ ਖਬਰ ਸਭ ਲਿਆਓ। ਭਾਈ ਸਾਹਿਬ ਦੀ ਸਾਰੀ ਖਬਰ ਲੈ ਕੇ ਆਉਣੀ ਹੈ ਵੀ ਘੋੜੀ ਤੋਂ ਹੇਠਾਂ ਡਿੱਗਦੇ ਕਿ ਨਹੀਂ ਡਿੱਗਦੇ। ਜਬ ਲਗਾਮ ਬਿਨ ਚੜ ਕਰ ਚਾਲੇ। ਇਧਰ ਭਾਈ ਸਾਹਿਬ ਜੀ ਜੋ ਬਿਨਾਂ ਲਗਾਮਾਂ ਤੋਂ ਫਿਰ ਚੜ ਕੇ ਚੱਲੇ। ਅਚਰਜ ਮਾਨਿਓ ਖਾਨ ਵਿਸਾਲੇ। ਜਿਹੜਾ ਅਨੈਤ ਖਾਨ ਸੂਬਾ ਪਠਾਨ ਨੇ ਬੜੇ ਚਰਚੇ ਹੀ ਮੰਨੀ ਹੈਰਾਨ ਹੋਇਆ ਹੈ। ਨਮਸਕਾਰ ਕਰ ਘਰ ਕੋ ਗਯੋ। ਸੂਬਾ ਤਾਂ ਨਮਸਕਾਰ ਕਰਕੇ ਆਪਣੇ ਘਰ ਵੱਲ ਨੂੰ ਚਲਾ ਗਿਆ। ਸ਼ਰਧਾ ਦਿੜ ਠਾਨਦ ਸੁਖ ਲਯੋ। ਹਿਰਦੇ ਵਿੱਚ ਪੱਕੀ ਸ਼ਰਧਾ ਧਾਰ ਕੇ ਸੁਖ ਲਿਆ ਹੈ। ਲਵਪੁਰ ਤੇ ਨਿਕਸੇ ਮਗ ਪਰੇ। ਇਧਰ ਭਾਈ ਸਾਹਿਬ ਜੀ ਲਾਹੌਰ ਸ਼ਹਿਰ ਤੋਂ ਨਿਕਲੇ ਤੇ ਰਵਿਦਾਸ ਕੇ ਨਗਰ ਵੀ ਰਸਤੇ ਪੈ ਗਏ। ਚਲਹਿ ਤੁਰੰਗਨ ਹੋਏ ਅਨੁਸਾਰੇ। ਉਹ ਜਿਹੜੀ ਅੜੀਅਲ ਜੀ ਘੋੜੀ ਹੈ ਕਹਿੰਦੇ ਭਾਈ ਸਾਹਿਬ ਦੇ ਅਨੁਸਾਰੀ ਹੋ ਕੀ ਚੱਲ ਰਹੀ ਹੈ। ਜਥਾ ਚਲਾਵਨ ਮਨ ਮਹਿ ਠਾਨੈ। ਜਿਸ ਤਰ੍ਹਾਂ ਘੋੜੀ ਨੂੰ ਕੋਈ ਚਲਾਉਣਾ ਮਨ ਵਿੱਚ ਕਹਿੰਦੇ ਫੁਰਨਾ ਜਾ ਕਰਦੇ ਹੈ। ਸੁਖ ਦਾ ਗਮ ਨਹਿ ਤਥਾ ਮਹਾਨੇ। ਹੋਏ ਸੁਖ ਦਿਨ ਵਾਲੀ ਹੋ ਕੇ ਘੋੜੀ ਚਲਦੀ ਹੈ ਮਹਾਨ ਪਠੇ ਖਾਨ ਜਨ ਦੇਖਣ ਜਿਹੜੇ ਕਹਿੰਦੇ ਪਠਾਨ ਸੂਬੇ ਨੇ ਆਪਣੇ ਦਾਸ ਚੌਕਰ ਦੇਖਣ ਵਾਸਤੇ ਭੇਜੇ ਸਨ ਜਿਤ ਪਹਿਚਾਨਤ ਭੇ ਤਵ ਭੇ ਵਿਦ ਤੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਉਹਨਾਂ ਦਾਸਾਂ ਨੌਕਰਾਂ ਚੱਕਰਾਂ ਚਿਤ ਨੂੰ ਪਛਾਣ ਗਏ ਵੀ ਇਹ ਸਾਡੀ ਪ੍ਰੀਖਿਆ ਵਾਸਤੇ ਭੇਜੇ ਹੋਏ ਹੈ ਸਭਨ ਦੇਖਤੇ ਤਬਹਿ ਭਜਾਈ ਫਿਰ ਸਾਰੇ ਕਹਿੰਦੇ ਸੂਬੇ ਦੇ ਨੌਕਰ ਚਾਕਰਾਂ ਦੇ ਦੇਖਦਿਆਂ ਹੋਇਆ ਭਾਈ ਸਾਹਿਬ ਨੇ ਘੋੜੀ ਐਸੀ ਭਜਾਈ ਹੈ ਪੌਣ ਗੌਨ ਕੋ ਕਰ ਪਿਛਵਾਈ ਜਿਹੜਾ ਪੌਣ ਦਾ ਵੇਗ ਉਹਨੂੰ ਵੀ ਕਹਿੰਦੇ ਪਿੱਛੇ ਕਰਤਾ ਜੀ ਹਵਾ ਨੂੰ ਪਿੱਛੇ ਛੱਡ ਕੇ ਦੌੜ ਚਲੀ ਗਈ ਅੱਗੇ ਨੂੰ ਜਾਤ ਗਦਰ ਅਵਲੋਕਨ ਕਰਈ ਆ ਜਾਂਦਿਆਂ ਹੋਇਆ ਮਿੱਟੀ ਘਟਾ ਉਡਰਾ ਦੇਖ ਰਹੇ ਹੈ ਨਹਿ ਬੜਵਾ ਕੋ ਅੰਗ ਨਿਹਰਈ ਆ ਕਹਿੰਦੇ ਘੋੜੀ ਦਾ ਕੋਈ ਅੰਗ ਨਹੀਂ ਦਿਸਦਾ ਮਿੱਟੀ ਘਟਾ ਹੀ ਉੱਠਦਾ ਦਿਸਦਾ ਇਹਨਾਂ ਨੂੰ ਅਜਕ ਸੀਕਰਤਾ ਧਰ ਇਮ ਦੌਰੀ ਹਾਂ ਇੰਨੀ ਕਹਿੰਦੀ ਤੇਜੀ ਧਾਰ ਕੇ ਕਾਲੀ ਧਾਰ ਕੇ ਦੌੜੀ ਹੈ ਘੋੜੀ ਹੇਰ ਹੇਰ ਨਰ ਮਤ ਭਈ ਬੌਰੀ ਜਿਹੜੇ ਸੂਬੇ ਦੇ ਪੁਰਸ਼ ਸੀ ਉਹਨਾਂ ਦੀ ਦੇਖ ਦੇਖ ਕੇ ਅਕਲ ਮਤ ਕਮਰੀ ਹੋ ਗਈ ਚੱਲੀ ਹੋ ਗਈ ਪਹੁੰਚੇ ਕੇਤੀ ਦੂਰ ਟਿਕਾਈ ਆਇਦਰ ਭਾਈ ਸਾਹਿਬ ਜੀ ਘੋੜੀ ਨੂੰ ਪਜਾ ਕੇ ਕਿਤਨੀ ਦੂਰ ਜਾ ਪਹੁੰਚੇ ਤੇ ਫਿਰ ਉਹਨੂੰ ਟਿਕਾ ਲਿਆ ਖੜੇ ਕਰ ਲਿਆ ਉਨ ਨਰ ਗਨ ਕਹੋ ਸੋ ਦਿਸਟਾਈ ਫਿਰ ਕਹਿੰਦੇ ਜਿਹੜੇ ਬਹੁਤੇ ਲੋਕ ਸੀ ਉਹਨਾਂ ਨੂੰ ਦਿਸਣ ਵਿੱਚ ਹੀ ਆਈ ਹੈ ਵੀ ਘੋੜੀ ਉਹ ਖੜੀ ਹੈ ਇੱਕ ਦਿਸ ਚਰਨ ਕੀਏ ਅਸਵਾਰੀ ਇਧਰ ਭਾਈ ਸਾਹਿਬ ਨੇ ਉਸੇ ਤਰ੍ਹਾਂ ਕਹਿੰਦੇ ਅਸਵਾਰੀ ਸਮੇਕੇ ਤਰਫ ਹੀ ਉਹ ਚਰਨ ਜੇ ਕੀਤੀ ਕੇ ਤਰਫ ਹੀ ਲੱਤਾਂ ਜੀਆਂ ਹੇਠਾਂ ਨੂੰ ਕੀਤੀ ਹੈ ਹੇਰ ਹੇਰ ਸਭ ਬੰਧਨ ਧਾਰੀ ਵੇਖ ਵੇਖ ਕੇ ਨੈਲ ਖੂਬੇ ਦੇ ਦਾਸ ਨੇ ਸਾਰਿਆਂ ਨੇ ਮੱਥੇ ਟੇਕ ਕੇ ਵੀ ਇੰਨੀ ਭਜਾਈ ਹੈ ਤੇ ਫਿਰ ਵੀ ਉਵੇਂ ਮੌਜ ਨਾਲੇ ਫਿਰ ਸਹਿਜ ਸੁਭਾਇਕ ਮਾਰਗ ਸਾਰੇ ਸੁਤੇ ਸਵਾਈ ਸਾਰੇ ਹੀ ਰਸਤਾ ਉਲੰਘ ਪਹੁੰਚ ਨਿਜ ਗ੍ਰਾਮ ਮਝਾਰੇ ਕਹਿੰਦੇ ਲੰਘਦੇ ਹੋਏ ਆਪਣਾ ਜਿਹੜਾ ਨਗਰ ਅਰਦਾਸ ਕੇ ਉੱਥੇ ਆ ਪਹੁੰਚੇ ਉੱਤਰ ਪਰੇ ਆਪਣੇ ਘਰ ਰਹੇ ਇਸ ਤਰ੍ਹਾਂ ਭਾਈ ਸਾਹਿਬ ਜੀ ਘੋੜੀ ਤੋਂ ਹੇਠਾਂ ਉੱਤਰ ਪਏ ਹੈ ਤੇ ਆਪਣੇ ਘਰ ਵਿੱਚ ਰਹਿਣ ਲੱਗ ਪਏ ਦੇਸ਼ ਅਨਕ ਮਾਨਤ ਜਿਸ ਅਹੇ ਇਸ ਭਾਈ ਸਾਹਿਬ ਨੂੰ ਅਨੇਕਾਂ ਦੇਸ਼ ਅਨੇਕਾਂ ਇਲਾਕੇ ਮੰਨਦੇ ਹੈ ਸਤਿਕਾਰ ਦਿੰਦੇ ਹੈ ਪੂਜਦੇ ਹੈ ਇਸ ਤਰ੍ਹਾਂ ਇਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਉੱਚ ਅਵਸਥਾ ਦੇ ਮਾਲਕ ਸਨ ਤੇ ਦਿਵ ਦ੍ਰਿਸ਼ਟੀ ਵਾਲੇ ਸਨ ਜੋ ਕੋਈ ਬਚਨ ਸੁਤੇ ਸਿੱਧ ਕਹਿੰਦੇ ਸਨ ਉਹ ਵੀ ਪੂਰਾ ਹੁੰਦਾ ਸੀ ਇਸ ਤਰ੍ਹਾਂ ਜਿਨ੍ਹਾਂ ਨੇ ਇਹ ਸਾਰਾ ਇਤਿਹਾਸ ਮੁੱਢ ਤੋਂ ਲੈ ਕੇ ਅਖੀਰ ਤੱਕ ਸੁਣਾਇਆ ਸੀ ਵੀ ਉਹ ਭਾਈ ਸਾਹਿਬ ਇਹੋ ਜਿਹੀ ਅਵਸਥਾ ਦੇ ਮਾਲਕ ਸਨ ਜਿੱਥੋਂ ਇਹ ਗੁਰੂ ਕਾ ਇਤਿਹਾਸ ਲਿਖਣ ਦਾ ਮੁੱਢ ਬਣਿਆ ਹੈ ਜਿਵੇਂ ਭਾਈ ਬਾਲੇ ਵਾਲੀ ਜਿਹੜੀ ਜਨਮ ਸਾਖੀ ਹੈ ਉਸਨੂੰ ਪੈੜਾ ਮੋਖਾ ਨੇ ਲਿਖਿਆ ਭਾਈ ਸਾਹਿਬ ਨੇ ਲਿਖਾ ਦਿੱਤੀ ਇਸੇ ਤਰ੍ਹਾਂ ਥੋੜ੍ਹਾ ਬਹੁਤਾ ਗੁਰੂ ਨਾਨਕ ਸਾਹਿਬ ਜੀ ਦਾ ਛੇਵੇਂ ਸਤਿਗੁਰਾਂ ਤੱਕ ਉਹ ਭਾਈ ਗੁਰਦਾਸ ਜੀ ਨੇ 12 ਵਿੱਚ ਇਤਿਹਾਸ ਲਿਖ ਦਿੱਤਾ ਜਿਹੜੇ ਜਿਹੜੇ ਉਹਨਾਂ ਦੇ ਹਜ਼ੂਰੀ ਵੀ ਸਤਿਗੁਰਾਂ ਦੇ ਸਿੱਖ ਹੋਏ ਥੋੜ੍ਹਾ ਥੋੜ੍ਹਾ ਮੁਖੀ ਸਿੱਖਾਂ ਦਾ ਪ੍ਰਸੰਗ ਇਸੇ ਤਰ੍ਹਾਂ ਜਿਹੜਾ ਮੁੱਖ ਰੂਪ ਦੇ ਵਿੱਚ ਸਾਰਾ ਮੁੱਢ ਤੋਂ ਲੈ ਕੇ ਅਸੀਰ ਤੱਕ ਜਿਹੜਾ ਇਤਿਹਾਸ ਸੁਣਾਇਆ ਉਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਵਿਰਸੇ ਵਿੱਚ ਹਿੱਸੇ ਵਿੱਚ ਹੀ ਆਉਂਦਾ ਹੈ ਉੱਥੋਂ ਹੀ ਅੱਗੇ ਸੇਧ ਲੈ ਕੇ ਬਾਕੀ ਇਤਿਹਾਸਕਾਰਾਂ ਨੇ ਇਹ ਇਤਿਹਾਸ ਲਿਖੇ ਨੇ ਸੋ ਰਹੋ ਵਿਚਾਰ ਇਸ ਆਏ ਜਿਵੇਂ ਅੱਗੇ ਭਾਈ ਸਾਹਿਬ ਜੀ ਦਾ ਪ੍ਰਸੰਗ ਆਏਗਾ ਗੁਰਪ੍ਰਤਾਪ ਜੀ ਦਾ ਗ੍ਰੰਥ ਜਿਹੜਾ ਆਪਾਂ ਪ੍ਰਾਰੰਭ ਕੀਤਾ ਇਹਦਾ ਅੱਗੇ ਮੁੱਢ ਵਜਿਆ ਇਹਦੇ ਰਚਣ ਦਾ ਕਾਰਨ ਬਣਿਆ ਉਹ ਕੋਈ ਥੋੜ੍ਹਾ ਬਹੁਤ ਪ੍ਰਸੰਗ ਆਏਗਾ ਉਸ ਤੋਂ ਬਾਅਦ ਫਿਰ ਸ੍ਰੀ ਚੰਦ ਜੀ ਜਿਸ ਤਰ੍ਹਾਂ ਦੀ ਅਵਸਥਾ ਵਾਲੇ ਸਨ ਜਿਵੇਂ ਉਹਨਾਂ ਨੇ ਉਦਾਸੀ ਪੰਥ ਪ੍ਰਾਰੰਭ ਕੀਤਾ ਲਖਮੀ ਚੰਦ ਜੀ ਜਿਸ ਤਰ੍ਹਾਂ ਹੋਏ ਗ੍ਰਿਸਤੀ ਥੋੜ੍ਹਾ ਬਹੁਤਾ ਉਹਨਾਂ ਦਾ ਪ੍ਰਸੰਗ ਕਹਿਣਗੇ ਉਦੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਦਾ ਜੋ ਹਜ਼ੂਰੀ ਵਿੱਚ ਸਿੱਖ ਸੇਵਕ ਰਹੇ ਉਹਨਾਂ ਦਾ ਪ੍ਰਸੰਗ ਜੋ ਗੁਰੂ ਅੰਗਦ ਸਾਹਿਬ ਜੀ ਦੀ ਹਮੇਸ਼ਾ ਦੀ ਨਿਤ ਕਿਰਿਆ ਹੁੰਦੀ ਸੀ ਉਹ ਕੁਝ ਪ੍ਰਸੰਗ ਕਹਿਣਗੇ, ਉਹ ਲੜੀਵਾਰ ਰੂਪ ਵੀ ਸੁਣ ਕੇ ਆਪਾਂ ਲਾਹਾ ਲਵਾਂਗੇ। ਇੱਥੇ ਸਮਾਪਤੀ ਹੈ ਜੀ। ਸਹਿਜ ਸੁਭਾਇਕ ਮਾਰਗ ਸਾਰੇ, ਉਲੰਘ ਪਹੁੰਚ ਨਿਜ ਗ੍ਰਾਮ ਮਝਾਰੇ, ਉੱਤਰ ਪਰੇ ਆਪਣੇ ਘਰ ਰਹੇ, ਦੇਸ ਅਨਕ ਮਾਨਤ ਜਿਸ ਅਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।